ਹੇ ਗੁਰੂ ਸਾਹਿਬ ਜੀਓ ਦੋਹਰਾ ਸ੍ਰੀ ਨਾਰਾਇਣ ਹਰ ਪ੍ਰਭੂ ਸੇਜ ਸੇਖ ਤੇ ਪਾਏ ਸੁਪਤ ਜਥਾ ਸੁਖ ਕਾਲ ਚਿਰ ਜਹ ਜੋਗੀ ਜਨ ਧਿਆਏ ਸ੍ਰੀ ਨਾਰਾਇਣ ਹਰ ਪ੍ਰਭੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਤਿਸੰਗ ਜੀ ਆਪਾਂ ਕੀਰਤਨ ਤੋਂ ਉਪਰੰਤ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਦਾ ਤੀਰਥ ਯਾਤਰਾ ਦਾ ਪ੍ਰਸੰਗ ਕੁਝ ਦਿਨ ਤੋਂ ਸੁਣ ਰਹੇ ਹਾਂ। ਇਸ ਪ੍ਰਸੰਗ ਨੂੰ ਤੀਰਥ ਯਾਤਰਾ ਨੂੰ ਗੁਰੂ ਰਾਮਦਾਸ ਸਾਹਿਬ ਜੀ ਨੇ ਤੁਖਾਰੀ ਰਾਗ ਵਿੱਚ ਸ਼ਬਦ ਉਚਾਰਨ ਕਰਕੇ ਵੀ ਬੜਾ ਭਾਰੀ ਵਿਸਤਾਰ ਸਹਿਤ ਹੀ ਉਹ ਲਿਖਿਆ ਹੈ। ਪ੍ਰਥਮੇ ਆਏ ਕੁਲ ਖੇਤ ਗੁਰ ਸਤਿਗੁਰ ਪੁਰ ਹੋਆ, ਇਸ ਤਰ੍ਹਾਂ ਦੁਤੀਆ ਜੀਵਨ ਗਏ ਗੁਰ ਹਰ ਹਰ ਜਪਨ ਕੀਆ, ਇਹ ਤ੍ਰਿਤੀਆ ਈਸ਼ਵਰ ਸ੍ਰੀ ਤੇ ਕੌਲਕ ਚਲਤ ਪਿਆ, ਇਹ ਪਹਿਲਾਂ ਕੁਰਸ਼ੇਤਰ ਆਏ, ਇਹ ਦੂਸਰਾ ਜਿਹੜਾ ਇਹ ਸਥਾਨ ਹੈ ਉਹ ਯਮੁਨਾ 'ਤੇ ਗਏ, ਇਹ ਤੀਜਾ ਸਰਸਰੀ ਗੰਗਾ 'ਤੇ ਗਏ। ਇਹ ਤੀਰਥ ਯਾਤਰਾ ਕਿ ਆਪ ਲੋਕਾਂ ਵਾਂਗੂ ਗਏ, ਗੁਰੂ ਰਾਮਦਾਸ ਸਾਹਿਬ ਜੀ ਨੇ ਕਿਹਾ ਤੀਰਥ ਉਧਰ ਸਤਿਗੁਰੂ ਕੀਆ ਸਭ ਲੋਕ ਉਧਰਨ ਅਰਥਾ, ਕਿ ਕੋਈ ਭੁਲੇਖਾ ਨਾ ਖਾ ਜਾਏ ਕਿ ਗੁਰੂ ਅਮਰਦਾਸ ਸਾਹਿਬ ਜੀ ਤੀਰਥ ਯਾਤਰਾ ਕਰਨ ਗਏ। ਵੀ ਜਿਵੇਂ ਅਸੀਂ ਜਾਂਦੇ ਹਾਂ, ਕਹਿੰਦੇ ਸਤਿਗੁਰੂ ਨੇ ਤੀਰਥਾਂ 'ਤੇ ਜਾਣ ਲਈ ਇਸ ਲਈ ਉੱਦਮ ਕੀਤਾ ਸਾਰੇ ਲੋਕਾਂ ਦੇ ਉਧਾਰ ਵਾਸਤੇ। ਤੀਰਥਾਂ ਉੱਪਰ ਜਿਹੜਾ ਭ੍ਰਿਸ਼ਟਾਚਾਰ ਫੈਲਿਆ ਹੋਇਆ ਸੀ ਉਹਨੂੰ ਖਤਮ ਕਰਨ ਵਾਸਤੇ, ਜਿਹੜੀ ਕੋਈ ਸਹੀ ਮਰਿਆਦਾ ਉਹਨੂੰ ਕਾਇਮ ਕਰਨ ਵਾਸਤੇ ਗਏ ਸਨ। ਗੁਰੂ ਕਲਗੀਧਰ ਜੀ ਦੇ ਇਤਿਹਾਸ ਵਿੱਚ ਵੀ ਉਹ ਪ੍ਰਸੰਗ ਆਉਂਦਾ ਹੈ, ਜੋ ਕਪਾਲ ਮੋਚਣ ਗਏ ਉੱਥੇ, ਉੱਥੇ ਲੋਕ ਬਹੁਤ ਇਕੱਠੇ ਹੋਏ ਸੀ। ਜਿਵੇਂ ਹੁਣ ਵੀ ਗੁਰੂ ਨਾਨਕ ਸਾਹਿਬ ਜੀ ਦਾ ਪੁਰਬ ਆਉਂਦਾ ਅਤੇ ਉੱਥੇ ਲੱਖਾਂ ਇਕੱਠੇ ਹੋ ਜਾਂਦੇ ਨੇ। ਇੱਧਰ ਉੱਧਰ ਦੇਖਿਆ ਹੈ ਲੋਕ ਲੈਟਰੀਨ ਦੀ ਕਿਰਿਆ ਬਹੁਤ ਉੱਥੇ ਕਰਾਈ ਜਾਂਦੇ, ਨੇੜੇ ਤੇੜੇ ਬਹੁਤ ਪਿਆਰ ਵੀ ਕਰ ਰਹੇ ਨੇ। ਗੁਰੂ ਕਲਗੀਧਰ ਜੀ ਨੇ ਦੇਖਿਆ ਵੀ ਇਹਨਾਂ ਨੂੰ ਕਿਵੇਂ ਹਟਾਈਏ, ਬਹੁਤੇ ਇਕੱਠੇ ਹੋਏ ਹੋਏ ਹੈ। ਇੱਧਰ ਜਿਹੜਾ ਅਰਦਾਸੀਆ ਸਿੱਖ ਉਹਨੇ ਬੇਨਤੀ ਕਰ ਦਿੱਤੀ ਕਿ ਮਹਾਰਾਜ ਸੰਗਤ ਬਹੁਤ ਇਕੱਠੀ ਹੋ ਗਈ ਹੈ, ਸਿਰੋਂ ਪੋ ਤਾਂ ਇੰਨੇ ਹੈ ਨਹੀਂ, ਇੱਥੇ ਤਾਂ ਘੱਟੋ ਘੱਟ ਮਹਾਰਾਜ 500 ਸਿਰੋਂ ਪੋ ਤਾਂ ਚਾਹੀਦਾ ਹੈ ਨਾ, ਜਿਹੜੇ ਮੁਖੀ ਸਿੱਖ ਹੈ ਅਤੇ ਜੇ ਆਮ ਹੋਵੇ ਤਾਂ ਫਿਰ ਜ਼ਿਆਦਾ ਚਾਹੀਦੇ ਨੇ। ਅਤੇ ਸਿਰੋਂ ਪੋਣ ਦਾ ਜਿਹੜਾ ਕੱਪੜਾ ਉਹ ਤਾਂ ਹੁਣ ਹੈ ਨਹੀਂ, ਆਪ ਬੰਦੋਬਸਤ ਕਰੋ। ਮਹਾਰਾਜ ਸੁਣ ਕੇ ਚੁੱਪ ਹੋ ਗਏ। ਫਿਰ ਖਿਆਲ ਆਇਆ ਹੈ ਵੀ ਚਲੋ ਨਾਲੇ ਤਾਂ ਇਸ ਸਥਾਨ ਦੀ ਬਿਰਧ ਵੀ ਹਟ ਜੂ, ਨਾਲੇ ਥੋੜ੍ਹੀ ਬਹੁਤੀ ਲੋਕਾਂ ਨੂੰ ਸੋਝੀ ਸਮਝ ਹੋ ਜਾਊ, ਉਹ ਸਜ਼ਾ ਹੋ ਜਾਊਗੀ, ਅਤੇ ਨਾਲੇ ਸਿਰੋਂ ਪਾਉਣ ਲਈ ਕੱਪੜਾ ਹੋ ਜਾਊ। ਉਹ ਸਿੰਘਾਂ ਨੂੰ ਕੁਮਾਰ ਨੇ ਕਿਹਾ ਵੀ ਜਿਹੜਾ ਇੱਥੇ ਕੋਈ ਸਥਾਨ ਦੇ ਨੇੜੇ ਤੇੜੇ ਨਾ ਕਿਰਿਆ ਕਰੇ, ਮੈਦਾਨ ਬਦੂਨ ਜਾਂ ਬੈਠੇ ਜਾਂ ਪਿਸ਼ਾਬ ਛੂ ਜਾ ਕਰੇ, ਉਹਦੇ 5-7 ਲਾ ਦੇਣੀ ਹੈ, ਸਿਰ ਤੋਂ ਉਹਦੇ ਪੱਗ ਵੀ ਲਾ ਲੈਣੀ ਹੈ। ਅਤੇ ਨਾਲ ਕਹਿਣਾ ਵੇ ਏਡਾ ਵੱਡਾ ਸਥਾਨ ਹੈ, ਇੱਥੇ ਤੂੰ ਬੇਅਦਬੀ ਕਰਦਾ, ਲੈਟਰੀਨ ਕਰਦਾ ਇੱਥੇ ਤਾਂ ਪਿਸ਼ਾਬ ਕਰਦਾ ਹੈ, ਚਲ ਚਮ ਕਰ ਦੇਣੀ ਹੈ, ਹੋਰ ਕੁਛ ਨਹੀਂ, ਅੱਗ ਲਾ ਲੈਣੀ ਰਿਹਾ। ਜਿਹੜੇ ਮਾੜਾ ਜਿਹਾ ਇੱਧਰ ਉੱਧਰ ਹੋ ਕੇ ਬਹਿੰਦਾ ਨਾ, ਪੰਜ ਸੱਤ ਉਹਦੇ ਮਾਰਦੇ ਨੇ, ਨਾਲੇ ਕਹਿੰਦੇ ਵੀ ਇਹਦੇ ਸਥਾਨ 'ਤੇ ਆ ਕੇ ਤੂੰ ਬੇਅਦਬੀ ਕਰਦਾ ਹੈ, ਇਹ ਕਿਰਿਆ ਕਰਦਾ ਇਹ ਦੂਰ ਮਰਲਾ। ਆਮ ਲੋਕਾਂ ਦਾ ਸੁਭਾਅ ਵੀ ਮੇਲਿਆਂ 'ਤੇ ਜਾ ਕੇ ਜਿੱਥੇ ਮੱਥਾ ਟੇਕਦੇ ਉੱਥੇ ਆ ਵੀ ਕਰਦੇ ਨੇ, ਨੇੜੇ ਤੇੜੇ ਹੀ ਬੈਠੀ ਜਾਂਦੇ, ਗੰਦ ਖਿਲਾਰ ਜਾਂਦੇ ਮੇਲਿਆਂ 'ਤੇ ਮਹਾਰਾਜ ਦੇ ਅਸਥਾਨਾਂ 'ਤੇ। ਮਾੜਾ ਜਿਹਾ ਮੂੰਹ ਜਾਂ ਇੱਧਰ ਉੱਧਰ ਨੂੰ ਕੀਤਾ, ਨੀਵੀਂ ਜੀ ਪਾਈ, ਬਸ ਸਹੀ ਹੈ। ਤੁਸੀਂ ਇੱਥੇ ਗੁਰੂ ਘਰ ਸ਼੍ਰੀ ਦਮਦਮਾ ਸਾਹਿਬ 5 ਸਾਲ ਰਿਹਾ, ਨੇੜੇ ਤੇੜੇ ਬਸ ਸਾਰਾ ਕੁਛ ਹੀ ਹੈ, ਗੰਦ ਖਿਲਾਰੀ ਜਾਂਦੇ ਅਸੀਂ ਵਿਸਾਖੀ 'ਤੇ ਹੈ। ਉਹ ਬੂੰਗੋ ਵਾਲੇ ਤਾਂ ਕਹਿੰਦੇ ਵੀ ਇਹ ਵਿਸਾਖੀ 'ਤੇ ਨਹੀਂ ਆਏ, ਇਹ ਤਾਂ ਗੰਦ ਖਿਲਾਰਨ ਆਏ ਮਹਾਰਾਜ ਦੇ ਅਸਥਾਨ 'ਤੇ। ਯਾਨੀ ਬਹੁਤੇ ਤਾਂ ਫਿਰ ਇਹੀ ਹੈ ਵੀ ਖਾ ਖਾ ਕੇ ਲੰਗਰਾਂ 'ਚੋਂ ਖੀਰ ਕੜਾ ਜਲੇਬੀਆਂ, ਬਸ ਉਹ ਥੋੜ੍ਹੇ ਆ ਜਿਹੜੇ ਕੋਈ ਵਿਸਾਖੀ 'ਤੇ ਯਾਤਰਾ ਕਰਨ। ਬਹੁਤਿਆਂ ਦਾ ਤਾਂ ਇਹੀ ਹਾਲ ਹੈ, ਹੋਲੇ ਮਹੱਲੇ 'ਤੇ ਦੇਖਲੇ ਇਹੀ ਹਾਲ ਉੱਥੇ ਹੁੰਦਾ ਹੈ, ਆਸੇ ਪਾਸੇ ਇੱਧਰ ਉੱਧਰ। ਪਹਿਲਾਂ ਨੌਜਵਾਨ ਇੱਦਾਂ ਗਾ ਡੂੰਘਾ ਫੜ ਕੇ ਉੱਥੇ ਖੜ੍ਹੇ ਕਰਨੇ ਪੈਂਦੇ ਸੀ, ਜਦੋਂ ਅੰਦਰ ਲੰਗਰ ਲੰਘਦਾ ਸੀ ਘਰ ਲੈਂਦਾ ਸੀ ਵੀ ਇਹਨਾਂ ਨੇ ਹਟਣਾ ਨਹੀਂ। ਫਿਰ ਵੀ ਵੇਖ ਲਓ ਮਾੜਾ ਮੋਟਾ ਵਾਸ ਵਸ ਕਰ ਜਾਂਦੇ ਅਤੇ ਫਿਰ ਆਈ ਕਰ ਜਾਂਦੇ ਉਹ ਆਸਾ ਪਾਸਾ ਜਾ। ਦੋਹਾਂ ਦਾ ਹਾਲ ਵਿੱਚ ਮਨੁੱਖਾਂ ਦਾ ਵਿੱਚ ਮਾਈਆਂ ਦਾ। ਚਲੋ ਹੁਣ ਤਾਂ ਮਹਾਰਾਜ ਨੇ ਉੱਥੇ ਪ੍ਰਬੰਧ ਜਾ ਕਰਤਾ ਸਰ ਵੀ ਇੱਥੇ ਮਰੀਜ਼ ਆਈ ਜਾਂ ਕੋਲੇ ਬਣ ਗਿਆ ਸਾਰਾ, ਇੱਥੋਂ ਖਾਈ ਕੱਢੀ ਜਾ। ਇਸ ਤਰ੍ਹਾਂ ਜਾਣੀ ਉਹ ਮਹਾਰਾਜ ਨੇ ਵੀ ਹੋਰ ਅਸਥਾਨ 'ਤੇ ਕੁਝ ਤਰ੍ਹਾਂ ਨਹੀਂ ਵੀ ਚਲੋ ਇੱਥੇ ਮਰਜ਼ਾਦਾ ਕੈਂ ਹੋ ਜਾਏ, ਜਿਹੜੀ ਗਲਤ ਹੋ ਰਿਹਾ ਉਹ ਕੁਛ ਹਟ ਜਾਏ, ਪਵਿੱਤਰਤਾ ਬਹਾਲ ਹੋ ਗਈ। ਜਿਹੜੇ ਵੱਡੇ ਹੁੰਦੇ ਆ ਉਹਨਾਂ ਦਾ ਤੀਰਥ ਯਾਤਰਾ 'ਤੇ ਜਾਣ ਵਾਸਤੇ ਆਮ ਲੋਕਾਂ ਵਰਗਾ ਨਹੀਂ ਹੁੰਦਾ ਵੀ ਜਿਵੇਂ ਅਸੀਂ ਗਏ ਹਾਂ, ਉਹ ਤਾਂ ਸੁਧਾਰ ਵਾਸਤੇ ਜਾਂਦੇ ਨੇ। ਇਸੇ ਕਰਕੇ ਗੁਰੂ ਰਾਮਦਾਸ ਸਾਹਿਬ ਜੀ ਨੇ ਸ਼ਬਦ ਕਿਹਾ, ਤੀਰਥ ਉਦਮ ਸਤਿਗੁਰੂ ਕੀਆ ਸਭ ਲੋਕ ਉਧਰਨ ਅਰਥਾ, ਵੀ ਸਾਰੇ ਲੋਕਾਂ ਦੇ ਉਧਾਰ ਕਰਨ ਵਾਸਤੇ ਸਤਿਗੁਰੂ ਸਾਹਿਬ ਜੀ ਨੇ ਤੀਰਥ 'ਤੇ ਜਾਣ ਦਾ ਉਦਮ ਕੀਤਾ। ਆਪ ਬਿਰਧ ਅਵਸਥਾ ਵਿੱਚ ਵੀ ਹੋ ਕੇ ਸਾਰੇ ਲੋਕਾਂ ਦੇ ਉਧਾਰ ਕਰਨ ਵਾਸਤੇ ਵੀ ਉੱਥੇ ਲੋਕ ਬਹੁਤ ਇਕੱਠੇ ਹੋ ਜਾਂਦੇ ਨੇ, ਇਸ ਤਰ੍ਹਾਂ ਸਾਰਿਆਂ ਨੂੰ ਉਪਦੇਸ਼ ਦੇਣ ਦਾ ਸਬੱਬ ਸਹਿਜੇ ਬਣ ਜਾਊਗਾ। ਆਪ ਜੀ ਗਏ, ਜਿਵੇਂ ਕੁਰਕਸ਼ੇਤਰ ਗਏ, ਆਪ ਹੋਆ ਆ ਗਏ, ਇੱਕ ਹੋਏ ਤੋਂ ਅੱਗੇ ਹੋਰ ਤਿੰਨ ਕੋ 'ਤੇ ਜਿਹੜਾ ਮੰਕਣ ਮੁਨੀ ਹੈ ਉਹਦਾ ਪ੍ਰਸੰਗ ਜਾ ਆਪ ਜੀ ਨੇ ਅਜੀਬ ਕਿਸਮ ਦਾ ਜਿਵੇਂ ਪੁਰਾਣਾ ਵਿੱਚ ਲਿਖਿਆ ਉਹ ਸੁਣਾ ਦਿੱਤਾ। ਉਸ ਤੋਂ ਬਾਅਦ ਜਿਵੇਂ ਫਿਰ ਉਹ ਜੋਤੀ ਸਰ ਤੀਰਥ ਜਿੱਥੇ ਭਗਵਾਨ ਜੀ ਨੇ ਆਪਣਾ ਰਥ ਖੜਾ ਕਰਕੇ ਅਰਜੁਨ ਨੂੰ ਜੰਗ ਯੁੱਧ ਕਰਨ ਲਈ ਪ੍ਰੇਰਿਆ, ਗੀਤਾ ਕਹੀ ਜਾਣੀ ਭਜਨ ਕਹੇ, ਉਹ ਜੋਤੀ ਸਰ ਦੇ ਪ੍ਰਸੰਗ ਨੂੰ ਸੁਣਾਇਆ ਹੈ। ਉਸ ਤੋਂ ਬਾਅਦ ਫਿਰ ਥਨੇਸ਼ਰ ਆ ਗਏ, ਉਹ ਥਨੇਸ਼ਰ ਜਿੱਥੇ ਈਸ਼ਵਰ ਦਾ ਥਾਂ, ਜਿੱਥੇ ਉਹ ਵਧੂ ਕੈਟੂ ਨੂੰ ਮਾਰਨ ਵਾਸਤੇ ਆਪ ਜੀ ਨੇ ਵੱਡਾ ਸਾਰਾ ਚੌਂਕੜਾ ਮਾਰਿਆ ਸੀ, ਹੋਰ 47 ਕੋਹਾਂ ਤੱਕ ਕਹਿੰਦੇ ਸਾਰਾ ਚੌਂਕੜਾ ਸੀ, ਅਤੇ 8 ਕੋਹ ਜਿਹੜਾ ਹੈ ਜਿੱਥੇ ਆਪ ਜੀ ਨੇ ਉਹ ਧਵਲ ਵਾਜੇ ਸਨ, ਤੰਬ ਜੇ ਸਨ ਹੇਠ ਰਹੇ, ਉਹ ਕਹਿੰਦੇ ਸਭ ਤੋਂ ਪਵਿੱਤਰ ਥਾਂ ਹੈ, ਈਸ਼ਵਰ ਦੇ ਬੈਠਣ ਵਾਲਾ ਚੌਂਕੜੇ ਮਾਰਨ ਵਾਲਾ ਥਾਂ ਹੈ। ਉਸ ਨੇਸ਼ਰ ਦੀ ਜਿਵੇਂ ਭਾਗਵਤ ਪੁਰਾਣ ਦੇ ਵਿੱਚ ਇਹ ਸਾਖੀ ਜੀ ਲਿਖੀ ਹੈ, ਉਹਦਾ ਇਹ ਸਮਝ ਲਓ ਕਵੀ ਜੀ ਨੇ ਕਾਵਿ ਦੇ ਨਿਯਮਾਂ ਵਿੱਚੋਂ ਲੱਥਾ ਕਰ ਦਿੱਤਾ ਹੈ। ਉਹ ਜਿਵੇਂ ਥਨੇਸ਼ਰ ਦੀ ਕਥਾ ਆ ਰਹੀ ਹੈ ਵੀ ਕਿਵੇਂ ਹੋਂਦ ਵਿੱਚ ਆਇਆ, ਇੱਥੇ ਕਿਹਨੂੰ ਮਾਰਿਆ ਭਗਵਾਨ ਨੇ, ਜਿਵੇਂ ਆਉਂਦਾ ਆਪਾਂ ਸੁਣੀਏ ਜੀ ਸ੍ਰੀ ਨਾਰਾਇਣ ਹਰ ਪ੍ਰਭੂ। ਹਾਂ ਕਵੀ ਜੀ ਕਹਿੰਦੇ ਹਨ ਵੀ ਜੋ ਸਵਾਏ ਮਾਂ ਨਰਾਂ ਨਰਾਂ ਵਿੱਚ ਆਏ ਹੋਏ ਹੈ ਹਰੀ ਪ੍ਰਭੂ ਜੀ, ਨਰਾਂ ਨਰਾਂ ਦੇ ਜਿਨ੍ਹਾਂ ਦਾ ਆਇਣ ਕੀ ਨਾਰ ਨਾ ਪਾਣੀ ਦਾ ਵੀ ਹੁੰਦਾ, ਆਣ ਨਾ ਘਰ ਦਾ ਹੁੰਦਾ, ਪਾਣੀ ਦੇ ਵਿੱਚ ਪ੍ਰਤੱਖ ਘਰ ਹੈ ਜਾਂ ਪੰਜ ਤੱਤ ਆਦਿਕ ਜਲ ਆਦਿਕ ਇਹਨਾਂ ਦੇ ਜਿਹਦਾ ਘਰ ਨਿਵਾਸ ਹੈ ਸੇ ਹਰੀ ਪ੍ਰਭੂ ਜੀ। ਸੇਖ ਸੇਜ ਸੇਖ ਤੇ ਪਾਏ ਸ਼ੇਸ਼ ਨਾਗ ਦੀ ਸੇਜਾ ਨੂੰ ਪਾ ਕੇ ਸੁਪਤ ਜਥਾ ਸੁਪਤ ਹੁੰਦਾ ਸੁਪਤ ਨੀ ਕਿਤੇ ਸੁਪਤ ਜਥਾ ਸੁਖ ਕਾਲ ਚਿਰ ਸਮਾਂ ਕਹਿੰਦੇ ਜਿਸ ਤਰ੍ਹਾਂ ਭਗਵਾਨ ਕ੍ਰਿਸ਼ਨ ਨਰਾਇਣ ਹਰੀ ਪ੍ਰਭੂ ਜੀ ਨੂੰ ਵਿਸ਼ਨੂੰ ਜਨ ਯੋਗੀ ਜਨ ਜਿਹੜੇ ਹਨ ਦਸਵੇਂ ਦੁਆਰ ਦੇ ਵਿੱਚ ਪ੍ਰਾਣ ਚੜਾ ਚੜਾ ਕੇ ਧਿਆਉਂਦੇ ਹਨ। ਚੌਪਈ ਪਰਮ ਸਰੂਪ ਤੇਜ ਅਤੁਲ ਲਤਾ ਹੈ ਪਰਮ ਸਰੂਪ ਤੇਜ ਅਤੁਲ ਤਤਾ ਹੈ ਅਤੁਲਤ ਹੈ। ਹਾਂ ਜਿਹਨਾਂ ਦਾ ਮਹਾਨ ਕਹਿੰਦੇ ਸਰੂਪ ਤੇਜਮਈ ਹੈ ਤੇ ਤੁਲਣ ਤੋਂ ਰਹਿਤ ਹੈ ਤੇਜ ਪ੍ਰਤਾਪ ਬੀਜ ਭੂਤ ਸਭ ਜਗ ਕੋ ਅਤ ਹੈ ਵਾਸਾ ਕਰਕੇ ਸਾਰੇ ਸੰਸਾਰ ਦਾ ਕਹਿੰਦੇ ਬੀਜ ਰੂਪ ਹੈ ਭੂਤ ਨਾਲ ਰੂਪ ਦਾ ਹੁੰਦਾ ਹੈ ਬੀਜ ਰੂਪ ਹੈ ਮੁੱਢ ਰੂਪ ਹੈ ਕਿਉਂਕਿ ਬੀਜ ਤੋਂ ਹੀ ਸਭ ਕੁਛ ਪੈਦਾ ਹੁੰਦਾ ਹੈ ਇਹ ਮੁੱਢੀ ਤੋਂ ਸਭ ਕੁਛ ਟਾਣੇ ਟਾਣੀਆਂ ਆਦਿਕ ਫੁੱਲ ਪੱਤੇ ਹੋਰ ਕਰੂੰਬਲਾਂ ਉਹਨਾਂ ਦਾ ਬੀਜ ਹੀ ਹੁੰਦਾ ਮੁੱਢ ਇਸ ਕਰਕੇ ਬੀਜ ਮੁੱਢ ਕੋ ਜੋ ਸਾਰੇ ਸੰਸਾਰ ਦਾ ਉਸ ਕਰਕੇ ਮੁੱਢ ਰੂਪ ਹੈ ਬੀਜ ਰੂਪ ਹੈ ਜਿਸ ਵਿੱਚ ਸੰਸਾਰ ਪੈਦਾ ਹੋਇਆ ਨਿਕਲਿਆ ਹੈ ਨਿਜ ਮਹਿ ਧਰ ਤੋ ਸਕਤ ਆਨੰਦ। ਹਾਂ ਜੋ ਆਪਣੇ ਵਿੱਚ ਬੇਅੰਤ ਬੇਅੰਤ ਸ਼ਕਤੀਆਂ ਰੱਖਦੇ ਹਨ ਸ੍ਰਿਸ਼ਟ ਸਥਿਤ ਸੰਘਾਰ ਕਰੰਤ ਆਪਣੀ ਸ਼ਕਤੀ ਦੇ ਨਾਲ ਸ੍ਰਿਸ਼ਟੀ ਨੂੰ ਕਹਿੰਦੇ ਸਥਿਤ ਕਰਨਾ ਪਾਲਣਾ ਪੋਸਣਾ ਇਹ ਸੰਘਾਰ ਕਰ ਦਿੰਦੇ ਮਾਰ ਦਿੰਦੇ ਸ੍ਰਿਸ਼ਟੀ ਨੂੰ ਆਪਣੀ ਸ਼ਕਤੀ ਨਾਲ ਪਰਮ ਪੁਰਖ ਪਰਮੇਸ਼ਰ ਪੂਰਨ ਜਿਸ ਭਗਵਾਨ ਵਿਸ਼ਨੂੰ ਦੇ ਇਹ ਵੀ ਨਾਮ ਹੈ ਵੀ ਪਰਮ ਪੁਰਖ ਵੱਡੇ ਪੁਰਖ ਹੈ ਜਿੰਨੇ ਈਸ਼ਵਰ ਹਨ ਪੰਜ ਈਸ਼ਵਰ ਮੰਨੇ ਉਹਨਾਂ ਦੇ ਵਿੱਚੋਂ ਪਰਮ ਈਸ਼ਵਰ ਵੱਡੇ ਈਸ਼ਵਰ ਹਨ ਜਿਵੇਂ ਚੰਦਰਮਾ ਸੂਰਜ ਦੇਵੀ ਤਾਰੇ ਆਦਿਕ ਇਹ ਗਣੇਸ਼ ਆਦਿਕ ਪੰਜ ਈਸ਼ਵਰ ਮੰਨੇ ਉਹਨਾਂ ਦੇ ਵਿੱਚੋਂ ਵੱਡੇ ਈਸ਼ਵਰ ਹਨ ਪਰਿਪੂਰਨ ਹਨ ਅਨ ਉਪਮਾ ਗਨ ਸਤਰੂ ਚੂਰਨ ਉਪਮਾ ਤੋਂ ਰਹਿਤ ਜਿਨ੍ਹਾਂ ਦੀ ਸਾਰੀ ਉਪਮਾ ਬਿਆਨ ਨਹੀਂ ਹੋ ਸਕਦੀ ਹੈ ਸੂ ਜਿਹੜੇ ਦੰਤ ਰਾਤ ਕਬੈਰੀ ਉਹਨਾਂ ਨੂੰ ਚੂਰਾ ਕਰ ਦੇਣ ਵਾਲੇ ਨਿਰਭੈ ਆਨੰਦ ਰੂਪ ਪਰਮਾਤਮ ਜੋ ਨਿਰਭੈ ਸਰੂਪ ਹੈ ਆਨੰਦ ਸਰੂਪ ਹੈ ਪਰਮ ਆਤਮਾ ਹੈ ਸਭ ਦੇ ਆਪੇ ਆਪਾਰੂ ਪਹਾਨ ਹੋਤ ਚਰਾਚਰ ਸਭ ਕੋ ਆਤਮ ਜਿੰਨੇ ਚਰਾਚਰ ਜੜ ਚੇਤਨ ਹਨ ਸਾਰਿਆਂ ਦਾ ਕਹਿੰਦੇ ਆਤਮਾ ਰੂਪ ਆਪਾਰੂ ਪਹਾਨ ਹੋ ਰਹੇ ਸਿਆਮਲ ਅਸਲੀ ਕੁਸਮ ਸਮਾਨ ਦੇਖਿਆ ਕਰ ਮਾੜਾ ਜਾ ਸਿਆਮਲ ਅਲਸੀ ਕੁਸਮ ਸਮਾਨ ਇਸ ਤਰ੍ਹਾਂ ਸਿਆਮਲ ਅਲਸੀ ਕੁਸਮ ਸਮਾਨ ਅਲਸੀ ਦਾ ਕੁਸਮ ਕੀ ਹੈ ਫੁੱਲ ਸਿਆਮਲ ਕੀ ਹੈ ਨੀਲਾ ਹੁੰਦਾ ਇਹਦੇ ਸਮਾਨੇ ਦੇ ਬਰਾਬਰ ਜਿਨ੍ਹਾਂ ਦਾ ਸਰੀਰ ਹੈ ਨੀਲੇ ਰੰਗ ਦਾ ਸਿਆਮਲ ਦਾ ਇੱਥੇ ਆਮ ਤਾਂ ਕਾਲਾ ਹੁੰਦਾ ਹੈ ਜਿਹੜਾ ਨੀਲਾ ਅਤੇ ਕਾਲਾ ਐਵੇਂ ਥੋੜ੍ਹਾ ਥੋੜ੍ਹਾ ਹੀ ਫਰਕ ਹੁੰਦਾ ਹੈ ਜਿਸ ਕਰਕੇ ਜਥਾ ਪ੍ਰਕਰਨ ਤਥਾ ਅਰਥਮ ਜਿਹੋ ਜਿਹਾ ਪ੍ਰਕਰਨ ਚੱਲ ਰਿਹਾ ਉਹ ਜਿਹਾ ਪਦ ਦਾ ਅਰਥ ਹੁੰਦਾ ਹੈ ਹੁਣ ਇੱਥੇ ਸਿਆਮ ਦਾ ਅਰਥ ਕਾਲਾ ਨਹੀਂ ਕਰਨਾ ਹੈ ਕਿਉਂਕਿ ਉਹ ਵਿਸ਼ਨੂੰ ਦਾ ਰੰਗ ਜਿਹੜਾ ਨੀਲਾ ਹੈ ਅਲਸੀ ਵਰਗਾ ਇਸ ਕਰਕੇ ਇੱਥੇ ਵੀ ਜਿਵੇਂ ਅਲਸੀ ਦਾ ਫਲ ਉਹ ਸਿਆਮਲ ਕੀ ਜੋ ਨੀਲਾ ਹੁੰਦਾ, ਇਸ ਤਰ੍ਹਾਂ ਇਹਨਾਂ ਦਾ ਸਰੀਰ ਕਹਿੰਦੇ ਨੀਲੇ ਰੰਗ ਵਰਗਾ ਹੈ। ਮ੍ਰਿਦੁਲ ਮਧੁਰ ਮੁਖ ਤੇ ਮੁਸਕਾਇਨ, ਇਸ ਤਰ੍ਹਾਂ ਕਹਿੰਦੇ ਬੜਾ ਕੋਮਲ ਮੁਖੋਂ ਮਿੱਠਾ ਮਿੱਠਾ ਕਹਿੰਦੇ ਮੁਸਕਰਾ ਰਹੇ ਹੱਸ ਰਹੇ। ਅਯੁਤ ਬਿਲੋਚਨ ਮੁਦਰਿਤ ਕਰੇ, ਜਿਹੜੇ ਨੇਤਰ ਕਹਿੰਦੇ ਅਯੁਤ ਕੀ ਚੌੜੇ ਹਨ ਤੇ ਉਹ ਨੇਤਰ ਬੰਦ ਕੀਤੇ ਹੋਏ ਆਪ ਜੀ ਨੇ। ਰਤਨ ਤਲਪ ਪਰ ਸ੍ਰੀ ਪ੍ਰਭ ਥੇਰੇ, ਜਿਹੜੇ ਭਗਵਾਨ ਵਿਸ਼ਨੂੰ ਜੀ ਕਹਿੰਦੇ ਰਤਨਾਂ ਦੀ ਜਿਹੜੀ ਸੇਜਾ ਉਹਦੇ ਪਰ ਉੱਪਰ ਨਾਲ ਟਿਕੇ ਹੋਏ। ਚੌਹਾਂ ਦਿਸ ਮੈਂ ਪਸਰਿਓ ਜਲ ਜਾਲਾ, ਜਿਸ ਵੇਲੇ ਉਸ ਸੇਜਾ ਤੇ ਬਿਰਾਜਮਾਨ ਸੀ ਉਸ ਵੇਲੇ ਚਾਰ ਸਵੇਰੇ ਕਹਿੰਦੇ ਪਾਣੀ ਪਾਣੀ ਜਾਲਾ ਕੀ ਸੂਹ ਬਹੁਤਾ ਫੈਲਿਆ ਹੋਇਆ ਸੀ। ਅਪਰ ਨਾ ਕੁਛ ਪਈਅਤ ਕਿਤ ਭਾਲਾ, ਕਹਿੰਦੇ ਭਾਲਿਆ ਹੋਇਆ ਲੱਭਿਆ ਹੋਇਆ ਪਾਣੀ ਤੋਂ ਬਗੈਰ ਹੋਰ ਕੁਝ ਪਾਈਦਾ ਹੀ ਨਹੀਂ ਸੀ, ਮਿਲਦਾ ਹੀ ਨਹੀਂ ਸੀ, ਸਭ ਪਾਸੇ ਪਾਣੀ ਪਾਣੀ ਸੀ ਤੇ ਆਪ ਜੀ ਕਹਿੰਦੇ ਹੋ ਸੇਜਾ ਉੱਪਰ ਟਿਕੇ ਹੋਏ ਸਨ ਨੇਤਰ ਬੰਦ ਕਰਕੇ। ਕਰਤਾ ਪੁਰਖ ਇੱਛ ਅਨੁਸਾਰੇ, ਜਿਹੜਾ ਕਰਤਾ ਪੁਰਖ ਵਾਹਿਗੁਰੂ ਦੀ ਇੱਛਾ ਅਨੁਸਾਰ ਕਮਲ ਨਾਭ ਪਾਯੁਤ ਬਿਸਥਾਰੇ, ਵਿਸ਼ਨੂੰ ਜੀ ਹੈ ਜਦੋਂ ਕਹਿੰਦੇ ਨੇਤਰ ਬੰਦ ਕੇ ਇਸ ਤਰ੍ਹਾਂ ਸੇਜਾ ਉੱਪਰ ਟਿਕੇ ਹੋਏ ਸੀ ਨਾ, ਕਹਿੰਦੇ ਉਹਨਾਂ ਦੀ ਕਮਲ ਲਾਭੀ ਤਾਂ ਜਿਹੜੀ ਧੁਨੀ ਹੈ ਉਹਦੇ ਵਿੱਚ ਕਮਲ ਹੈ, ਕਮਲ ਦੀ ਜਿਹੜਾ ਲਾਭੀ ਵਿੱਚੋਂ ਧੁਨੀ ਵਿੱਚੋਂ ਜਿਹੜਾ ਕਮਲ ਹੈ ਬੜੇ ਵਿਸਥਾਰ ਸਹਿਤ ਹੋਇਆ। ਤਿਸ ਤੇ ਬ੍ਰਹਮਾ ਉਤਪਤ ਹੋਵਾ, ਧੁਨੀ ਵਿੱਚ ਕਮਲ ਪੈਦਾ ਹੋਇਆ ਨਾ ਬੜੇ ਫਲਾਸ ਸਹਿਤ, ਉਸ ਕਮਲ ਦੇ ਵਿੱਚੋਂ ਕਹਿੰਦੇ ਬ੍ਰਹਮਾ ਪੈਦਾ ਹੋ ਗਿਆ। ਨੇਤਰਨ ਤੇ ਜਲ ਜਹ ਕਹਿ ਜੋਵਾ, ਬ੍ਰਹਮਾ ਨੇ ਪੈਦਾ ਹੋ ਕੇ ਅੱਖਾਂ ਨਾਲ ਨੇਤਰਾਂ ਨਾਲ ਜਿੱਧਰ ਕਿੱਧਰ ਹਰ ਪਾਸੇ ਪਾਣੀ ਪਾਣੀ ਜੋਵਾ ਤਿਸੀ ਕਮਲ ਕੇ ਥਲ ਕੋ ਪਾਏ, ਕਹਿੰਦੇ ਜਿਹੜਾ ਭਗਵਾਨ ਦੀ ਨਾਭੀ ਕਮਲ ਹੈ ਉਹਦੇ ਕਹਿੰਦੇ ਥਾਂ ਪਾ ਕੇ ਬ੍ਰਹਮਾ ਨੇ ਲੱਗਿਓ ਕਰਨ ਤਪ ਕੋ ਤਪ ਤਾਏ, ਇਸ ਤਰ੍ਹਾਂ ਕਹਿੰਦੇ ਤਪ ਕਰਨ ਵਾਸਤੇ ਲੱਗਿਆ ਬੜਾ ਕਹਿੰਦੇ ਤਪਤਾਏ ਕੀ ਤਕੜਿਆ ਹੋ ਕੇ ਜਾਂ ਤਪਤਾਏ ਕੀ ਤਿਆਰ ਬਰ ਤਿਆਰ ਹੋ ਕੇ। ਪੁਨਹ ਅਕਾਲ ਪੁਰਖ ਇੱਛ ਠਾਨ, ਇਸੇ ਤਰ੍ਹਾਂ ਜਿਹੜਾ ਅਕਾਲ ਪੁਰਖ ਵਾਹਿਗੁਰੂ ਉਸਨੇ ਇੱਛਾ ਕੀਤੀ। ਹੱਥ ਅੰਗੁਰੀ ਕੀ ਕਰ ਕਾਨ, ਇੱਥੇ ਵੀ ਇਹ ਵਿਸ਼ਨੂੰ ਦਾ ਹੀ ਵਾਚਕ ਹੈ, ਕਿਉਂਕਿ ਜਿਹੜੇ ਸਨਾਤਨ ਮਤ ਵਾਲੇ ਭਗਵਾਨ ਵਿਸ਼ਨੂੰ ਦੇ ਸਾਰੇ ਲਫ਼ਜ਼ ਵਰਤ ਲੈਂਦੇ, ਕਹਿੰਦੇ ਹੱਥ ਦੀ ਜਿਹੜੀ ਉਂਗਲੀ ਜੀ ਉਹ ਆਪ ਕੰਨ ਦੇ ਵਿੱਚ ਦੇਣਾ ਕੀਤੀ, ਹੱਥ ਵਿੱਚ ਉਂਗਲੀ ਜੀ ਪਾਈ ਕਹਿੰਦੇ ਭਗਵਾਨ ਵਿਸ਼ਨੂੰ ਨੇ। ਕੁਛ ਕਹਲਾਏ ਸੁਕੁੰਡੂ ਕਰਕੇ, ਕਹਿੰਦੇ ਉਹ ਕੰਨ ਵਿੱਚ ਉਂਗਲੀ ਜੀ ਪਾ ਕੇ ਇਸ ਤਰ੍ਹਾਂ ਕਹਿੰਦੇ ਹਿਲਾਈ ਚਲਾਈ, ਜਿਵੇਂ ਉਹ ਕੁੰਡੂ ਕੁੰਡੂ ਕੀ ਖੁਰਕ ਜੀ ਕਰੀ ਜੀ ਉਹਦੇ ਨਾਲ ਉਂਗਲੀ ਜੀ ਨਾਲ ਖੁਰਕ ਜੀ ਕੀਤੀ ਕੰਨ ਵਿੱਚ। ਕਿਤਕ ਤਹਾਂ ਤੇ ਮੈਲ ਨਿਕਾਰ ਕੇ, ਉਹ ਕਹਿੰਦੇ ਕੰਨ ਦੇ ਵਿੱਚੋਂ ਕੁਝ ਕੁ ਜਿਹੜੀ ਕੋਈ ਮੈਲ ਜੀ ਕੱਢ ਕੇ ਬਾਹਰ, ਨਿਜ ਅਨਾਮਿਕਾ ਤੇ ਸੋ ਬਗਾਈ, ਆਪਣੀ ਜਿਹੜੀ ਅਨਾਮਿਕਾ ਉਂਗਲੀ ਹੈ ਚੀਚੀ ਨੂੰ ਕਹਿੰਦੇ ਹਨ, ਜਿਹੜੀ ਚੀਜ਼ੀ ਹੈ ਤਾਂ ਕਹਿੰਦੇ ਬਗਾਈ ਹੈ। ਜੋ ਜਨ ਕਿਤਕ ਪਰੀ ਕਿਤ ਜਾਈ, ਜਿਹਦੇ ਵਿੱਚ ਉੱਚੀ ਛਾਪ ਛੂਪ ਦੀ ਜ਼ਿਆਦਾ ਪਾਉਂਦੇ ਨੇ, ਇਹਦੇ ਨਾਮ ਕੱਚ ਜਿਹੜੀ ਚੀਚੀ ਦੇ ਨਾਲ ਦੀ ਉਂਗਲੀ ਉਹਦੇ ਨਾਲ ਕਹਿੰਦੇ ਬਗਾ ਮਾਰੀ ਬਾਹਰ ਸੁੱਟੀ ਹੈ। ਜੋ ਜਨ ਪਰੀ ਕਿਤ ਕਿਤ ਕਿਤ ਜਾਈ, ਕੋਈ ਯੋਜਨਾ ਤੇ ਕਹਿੰਦੇ ਜਾ ਕੇ ਮੈਲੀ ਡਿੱਗ ਪਈ। ਤਿਸ ਤੇ ਦੈਂਤ ਦੋਏ ਤਨ ਧਾਰੇ, ਜਿਹੜੀ ਕੰਨ ਵਿੱਚੋਂ ਮੈਲ ਜੀ ਬਾਹਰ ਚੱਕ ਕੇ ਸਿੱਟੀ ਸੀ, ਉਹਨਾਂ ਮੈਲ ਤੋਂ ਕਹਿੰਦੇ ਦੋ ਦੈਂਤਾਂ ਨੇ ਸਰੀਰ ਧਾਰਨ ਕਰ ਲਏ। ਬਲੀ ਵਿਸ਼ਾਲ ਬੜੀ ਭੁਜਵਾਰੇ, ਕਹਿੰਦੇ ਬੜੇ ਤਕੜੇ ਬਲੀ ਸੀ, ਬੜੇ ਬੜੀਆਂ ਬਾਹਾਂ ਵਾਲੇ ਲੰਮੀਆਂ ਬਾਹਾਂ ਵਾਲੇ ਸਨ। ਬਿਰਦੇ ਕਲੇਵਰ ਤਿੰਨ ਤਤਕਾਲਾ, ਕਹਿੰਦੇ ਚੱਟ ਪਾਟੀ ਉਹਨਾਂ ਦੋਹਾਂ ਦੈਂਤਾਂ ਦੇ ਰਾਕਸ਼ਾਂ ਦੇ ਜਿਹੜੇ ਕਲੇਵਰ ਕੀ ਸਰੀਰ ਹੈ ਬੜੀ ਛੇਤੀ ਬਿਰਦੇ ਕੀ, ਵੱਧ ਕੇ ਵੱਡੇ ਸਾਰੇ ਹੋ ਗਏ। ਅਪਰ ਮਾਨ ਬਲ ਮਹਿਤ ਕਰਾਲਾ, ਮਿੰਟੀ ਤੁਰੈਤ ਬਲ ਬੜਾ ਭਿਆਨਕ, ਚਹੁ ਦਿਸ ਵਿਚਰੈ ਹੈ ਜਲ ਕੇ ਮਾਹੀ। ਉਹ ਦੋਵੇਂ ਰਾਖਸ਼ ਜਿਨ੍ਹਾਂ ਦਾ ਨਾਮ ਅੱਗੇ ਮਧੂ ਤੇ ਕੈਟਵ ਆ ਜਾਣਾ ਹੈ, ਕਹਿੰਦੇ ਮਧੂ ਕੈਟਵ ਜਿਹੜੇ ਰਾਖਸ਼ ਰਹਿ ਤਾਂ ਪਾਣੀ ਜਿੱਧਰ ਕਿੱਧਰ ਚਾਰ ਛਪੇਰੇ ਫਿਰਦੇ ਹਨ, ਭਰੇ ਗਰਭ ਤੇ ਰਣ ਉਤਸ਼ਾਹੀ, ਹੰਕਾਰ ਨਾਲ ਭਰੇ ਹੋਏ ਹੈ ਜੰਗ ਕਰਨ ਦਾ, ਜਿਨ੍ਹਾਂ ਨੂੰ ਉਤਸ਼ਾਹ ਚਾਹ ਚੜਿਆ ਵੀ ਅਸੀਂ ਕਿਸੇ ਨਾਲ ਲੜੀਏ ਕਸਰਤ ਕਰੀਏ। ਮਹਾਂ ਬਦਨ ਅਰ ਦਾੜ ਜਿਨਹੋ ਕੇ, ਵਧੂ ਕੈਟ ਰਾਖਸ਼ਾਂ ਦੇ ਵੱਡੇ ਵੱਡੇ ਮੂੰਹ ਜੇ, ਅਤੇ ਇਸੇ ਤਰ੍ਹਾਂ ਮੂੰਹ ਦੇ ਵਿੱਚ ਜਿਹੜੀਆਂ ਦਾੜਾਂ ਉਹ ਵੀ ਬੜੀਆਂ ਤਕੜੀਆਂ ਹਨ ਲੰਬੜੀਆਂ ਸਾਰੀਆਂ, ਰਕਤ ਬਲੋਚਨ ਭੀਮ ਤਿਨਹੋ ਕੇ, ਦੋਵੇਂ ਰਾਖਸ਼ਾਂ ਦੇ ਜਿਹੜੇ ਨੇਤਰ ਕਹਿੰਦੇ ਬੜੇ ਭਿਆਨਕ ਤੇ ਰਤਨ ਰਕਤ ਜਿਵੇਂ ਲਹੂ ਹੁੰਦੇ ਨੇ ਉਹ ਲਾਲ ਹਨ, ਦੰਡ ਪ੍ਰਚੰਡ ਬਜਾਵਹਿ ਬਲ ਤੇ, ਮਧੂ ਕੈਟ ਜਿਹੜੇ ਰਾਖਸ਼ ਹੈ ਤੇ ਆਪਣੇ ਜਿਹੜੇ ਡੰਡ ਕੀਏ ਢੋਲੇ ਜੇ ਹੈ ਬੜੇ, ਕਹਿੰਦੇ ਪ੍ਰਚੰਡ ਕੀਏ ਬਲ ਵਾਲੇ ਉਹਨਾਂ ਨੂੰ ਬਜਾਉਂਦੇ ਬਲ ਲਾਲ, ਆਪ ਆਪਣੇ ਬਲ ਦੇ ਨਾਲ ਡੋਲਿਆਂ ਨੂੰ ਇਸ ਤਰ੍ਹਾਂ ਹਿਲਾਉਂਦੇ ਚਲਾਉਂਦੇ ਹਨ, ਭੈਰਵ ਗਰਜ ਉਤਾਇਲ ਚਲਤੇ, ਕਹਿੰਦੇ ਬੜਾ ਭਿਆਨਕ ਗਜਣਾ ਕਰਦੇ ਹੈ ਤੇ ਬੜੀ ਤੇਜ਼ੀ ਨਾਲ ਚੱਲਦੇ ਹਨ, ਵਿਚਰਤ ਆਏ ਪਹੁੰਚੇ ਤਿਹਵਾ, ਮਧੂ ਤੇ ਕੱਟ ਦੈ ਤੇ ਕਹਿੰਦੇ ਫਿਰਦੇ ਫੁਰਾਂਦੇ ਉੱਤੇ ਆ ਪਹੁੰਚੇ ਹਨ, ਉਤੋਂ ਕਮਲ ਪਰ ਬ੍ਰਹਮਾ ਕਹਿੰਦੇ ਭਗਵਾਨ ਵਿਸ਼ਨੂੰ ਦੀ ਨਾਭੀ ਧੁਨੀ ਵਿੱਚੋਂ ਕਮਲ ਪੈਦਾ ਹੋਇਆ, ਉਸ ਕਮਲ ਤੇ ਜਿਹੜਾ ਜਿੱਥੇ ਬ੍ਰਹਮਾ ਬੈਠਾ ਨਾ ਚੌਂਕੜਾ ਮਾਰੀ ਉਹ ਬ੍ਰਹਮਾ ਦੇ ਕੋਲ ਆ ਪਹੁੰਚੇ, ਦੇਖ ਦੋਹਨ ਕੋ ਡਰਿਓ ਵਿਸਾਲੇ, ਬ੍ਰਹਮਾ ਦੋਹਾਂ ਮਧੂ ਕੈਟ ਦੈਂਤਾਂ ਨੂੰ ਦੇਖ ਕੇ ਬਹੁਤਾ ਡਰ ਗਿਆ, ਕਾਲੇ ਪਰਬਤ ਮਨੋ ਕਰਾਲੇ, ਕਹਿੰਦੇ ਦੋਵੇਂ ਜਿਹੜੇ ਮਧੂ ਕੈਟ ਇਹੋ ਜਿਹੇ ਆ ਜਿਵੇਂ ਮੁਨੇ ਭਿਆਨਕ ਦੋ ਕਾਲੇ ਪਹਾੜ ਹੀ ਹੁੰਦੇ ਹਨ, ਤਨ ਰੋਹ ਖਰੇ ਤਰੋਵਰ ਜਾਲ, ਉਹਨਾਂ ਦੇ ਸਰੀਰ ਤੇ ਰੋਹ ਕੀ ਜਿਹੜੇ ਕਰੋਮ ਦੇ ਇਉਂ ਖੜੇ ਜਿਵੇਂ ਕੋਈ ਬਹੁਤੇ ਬ੍ਰਿਸ਼ ਖੜੋਤੇ ਹੁੰਦੇ, ਜਾਨੂ ਜੁਗ ਜੁਗ ਸ੍ਰਿੰਗ ਵਿਸਾਲ, ਇਸੇ ਤਰ੍ਹਾਂ ਦਾਨੂ ਜੁਗ ਦੋ ਜਿਹੜੇ ਜਾਨੂ ਕੀ ਗੋਡੇ ਹਨ ਇਉਂ ਜਿਵੇਂ ਕਹਿੰਦੇ ਦੋ ਸਿੰਘ ਹੁੰਦੇ ਆ ਕਿਸੇ ਪਸ਼ੂ ਦੇ ਬਹੁਤ ਬੜੇ ਬੜੇ, ਪੂਜਾ ਪੁਜੰਗ ਰਾਜ ਸੇ ਨਿਕਸੇ, ਜਿਹੜੀਆਂ ਦੋਵੇਂ ਦੰਤਾਂ ਦੀਆਂ ਪੂਜਾ ਕਿੰਗੇ ਬਾਹਾਂ ਹਨ ਇਉਂ ਜਿਵੇਂ ਸੱਪਾਂ ਦਾ ਰਾਜਾ ਨਾਗ ਹੁੰਦਾ ਵੱਡਾ ਸਾਰਾ ਨਾਗ ਹੁੰਦਾ, ਇਸ ਤਰ੍ਹਾਂ ਲੰਮੀਆਂ ਲੰਮੀਆਂ ਬਾਹਾਂ ਹਨ, ਮਹਿਦ ਤਲਾਓ ਬਿਲੋਚਨ ਵਿਕਸੇ, ਜਿਵੇਂ ਬਹੁਤ ਵੱਡਾ ਸਾਰਾ ਤਲਾਅ ਹੁੰਦਾ ਇਸ ਤਰ੍ਹਾਂ ਕਹਿੰਦੇ ਵੱਡੇ ਸਾਰੇ ਨੇਤਰ ਜੇ ਖਿੜੇ ਹੋਏ ਖੁੱਲੇ ਹੋਏ ਨਾਲ, ਰਕਤ ਵਰਣ ਸ੍ਰੋਣਤ ਕੇ ਪੂਰੇ, ਦੋਵੇਂ ਜਿਹੜੇ ਨੇਤਰ ਕਹਿੰਦੇ ਲਾਲ ਰੰਗ ਦੇ ਆ ਲਹੂ ਦੇ ਨਾਲ ਭਰੇ ਪਏ, ਸੈਲ ਦਗਦ ਜਨ ਆਏ ਹਦੂਰੇ, ਬ੍ਰਹਮਾ ਨੇ ਆਉਣ ਦੇਖਿਆ ਜਿਵੇਂ ਦੋ ਜਿਹੜੇ ਪਹਾੜ ਹੈ ਕਹਿੰਦੇ ਜਿਵੇਂ ਦਗਦਗ ਕਰਦੇ ਹੋਏ ਅੱਗ ਨਾਲ ਸੜਦੇ ਮਜਦੇ ਹੋਏ ਲਾਟਾਂ ਕਰਦੇ ਜਿਵੇਂ ਨੇੜੇ ਆ ਰਹੇ ਹੋ, ਨਿੰਦਰਾ ਜੋਗ ਵਿਖੇ ਗੋਸਾਈ, ਕਹਿੰਦੇ ਭਗਵਾਨ ਵਿਸ਼ਨੂੰ ਜੀ ਜਗਤ ਦੇ ਮਾਲਕ ਕਹਿੰਦੇ ਜੋਗ ਨਿੰਦਰਾ ਵਿੱਚ ਸਨ, ਭਾਵ ਜਿਹੜੀ ਲਕਸ਼ਮੀ ਜਦੋਂ ਚਰਨ ਝਸ ਰਹੀ ਆਪ ਜੀ ਆਰਾਮ ਕਰ ਰਹੇ ਹੋ ਉਹਨੂੰ ਜੋਗ ਨਿੰਦਰਾ ਕਿਹਾ ਜਾਂਦਾ ਹੈ, ਲੱਖ ਬਿਦ ਨੇ ਤਬ ਕੀਨ ਉਪਾਈ, ਹੁਣ ਭਗਵਾਨ ਤਬ ਰਾਜੇ ਹੋਏ ਮਾਇਆ ਵਿੱਚ ਲੀਨ ਹੋਏ ਪਏ ਉੱਥੇ ਮੱਥੇ ਜੇ ਧਾਈ ਜਾਂਦੇ ਤਾਂ ਫਿਰ ਕਹਿੰਦੇ ਬ੍ਰਹਮਾ ਨੇ ਉਹ ਜਾਣ ਕੇ ਉਪਰਾਲਾ ਹੀ ਤਾਂ ਕੀਤਾ ਵੀ ਭਗਵਾਨ ਨੂੰ ਜਗਾਈਏ, ਸਤ ਤੋਂ ਮਹਾ ਮਾਇਆ ਕੀ ਠਾਨੀ, ਉਸ ਵੇਲੇ ਜਿਹੜੀ ਮਹਾਨ ਮਾਇਆ ਹੈ ਨਾ ਉਹਦੀ ਕਹਿੰਦੇ ਉਸਤੀ ਕਰਨੀ ਸ਼ੁਰੂ ਕਰ ਦਿੱਤੀ ਬ੍ਰਹਮਾ ਨੇ, ਉਤਪਤ ਸਥਿਤ ਹਤਨ ਕਰ ਰਾਣੀ, ਹੇ ਸੰਸਾਰ ਦੀ ਰਾਣੀ ਤੂੰ ਸੰਸਾਰ ਨੂੰ ਪੈਦਾ ਕਰਨ ਵਾਲੀ ਹੈ, ਤੂੰ ਸਥਿਤ ਸਥਿਤ ਕਰਨ ਵਾਲੀ ਹੈ ਪਾਲਣਾ ਪੋਸਣਾ ਕਰਕੇ, ਹੇ ਸੰਸਾਰ ਦੀ ਰਾਣੀ ਤੁਸੀਂ ਹਤਨ ਕੀਏ ਮਾਰਨ ਵਾਲੀ ਹੈ। ਨਿੰਦਰਾ ਰੂਪ ਭਗਵਤੀ ਮਹਾ, ਹੇ ਮਹਾਨ ਮਾਇਆ ਤੂੰ ਯੋਗ ਨਿੰਦਰਾ ਰੂਪ ਹੈ, ਤੂੰ ਭਗਵਾਨ ਦੇ ਘਰ ਵਾਲੀ ਹੋਣ ਕਰਕੇ ਮਹਾਨ ਭਗਵਤੀ ਰੂਪ ਵੀ ਹੈ। ਸਵਾਹਾ ਸੁਸੁਦਾ ਬਖਟ ਕ੍ਰਿਤ ਆਹਾ, ਇਸ ਤਰ੍ਹਾਂ ਤੂੰ ਸਵਾਹਾ ਰੂਪ ਵੀ ਹੈ। ਉਹ ਜਿਹੜੀ ਮੇਰਾ ਪਾਸੇ ਲਿਖਿਆ ਹੋਇਆ ਕੀ ਲਿਖਿਆ, ਹਾਂ ਹਾਂ, ਸਵਾਹਾ ਜਿਹੜਾ ਕੋਈ ਪਸ਼ੂਪਤੀ ਹੈ ਨਾ, ਪਸ਼ੂਪਤੀ ਹੈ ਅਜਨ ਪ੍ਰਜਾਪਤ ਕਹਿੰਦੇ, ਉਹਦੇ ਘਰ ਵਾਲੀ ਹੈ ਤੂੰ, ਉਹ ਘਰ ਵਾਲੀ ਉਹਦੀ ਸਵਾਹਾ ਹੈ। ਇਸ ਕਰਕੇ ਤੂੰ ਕਹਿੰਦੇ ਜਿਹੜੇ ਪਸ਼ੂਪਤੀ ਉਹਦੇ ਘਰ ਵਾਲੀ ਸੁਧਾ ਹੈ, ਅਸਵਾਹਾ ਹੈ, ਤੂੰ ਹੀ ਸੁਧਾ। ਅਗਨ ਦੇਵਤਾ ਦੀ ਜਿਹੜੀ ਘਰ ਵਾਲੀ ਉਹਦਾ ਨਾਂ ਹੈ, ਤੂੰ ਸੁਧਾ ਰੂਪ ਹੈ। ਅਤੇ ਬਖਸ਼ ਕਰਤ ਨਾਂ ਜਿਹੜੀ ਸ਼ਿਆਮ ਕਾਰਖ ਦੀ ਘਰ ਵਾਲੀ ਇਸਤਰੀ ਹੈ, ਇਸ ਤਰ੍ਹਾਂ ਤੂੰ ਕਹਿੰਦੇ ਬਖਸ਼ ਕਿਰਤ ਹੈ। ਜਾਂ ਸੁਧਾ ਦਾ ਨਾਂ ਅੰਮ੍ਰਿਤ ਵੀ ਹੁੰਦਾ, ਤੂੰ ਅੰਮ੍ਰਿਤ ਰੂਪੀ ਛੇ ਅੰਗਾਂ ਵਾਲੀ ਹੈ, ਛੇ ਅੰਗਾਂ ਨੂੰ ਕਰਨ ਵਾਲੀ ਹੈ। ਸ੍ਰੀ ਸ੍ਰੀ ਪਰਮ ਈਸ਼ਰੀ ਪੁਸ਼ਟੀ, ਹੇ ਮਹਾਨ ਮਾਇਆ ਤੂੰ ਰਲੀ ਕੇ ਸਵਸਤੀ ਸਵਸਤੀ ਰੂਪ ਹੈ, ਤੂੰ ਸ੍ਰੀ ਲਕਸ਼ਮੀ ਰੂਪ ਹੈ, ਤੂੰ ਪਰਮ ਵੱਡੀ ਕਹਿੰਦੇ ਈਸ਼ੀ ਰੂਪ ਹੈ, ਤੇ ਪੁਸ਼ਟੀ ਕੀ ਰਿਸ਼ਟ ਪੁਸ਼ਟ ਕਰਨ ਵਾਲੀ ਹੈ। ਸਰਬ ਚਰਾਚਰ ਰੂਪ ਤੁਸ਼ਟੀ, ਸਾਰੇ ਜਿਹੜੇ ਜੜ ਚੇਤਨ ਰੂਪ ਤੂੰ ਹੀ ਹੈ, ਤੇ ਇਹਨਾਂ ਨੂੰ ਪ੍ਰਸੰਨ ਕਰਨ ਵਾਲੀ ਵੀ ਤੂੰ ਹੀ ਹੈ। ਖੜਗਨ ਸੂਲਨ ਚੱਕਰਨ ਘੋਰਾ, ਇਸ ਤਰ੍ਹਾਂ ਜਿਹੜੇ ਕੋਈ ਤਲਵਾਰਾਂ ਹਨ ਤੇ ਤਰਸੂਲ ਹਨ ਤੇ ਸੁਦਰਸ਼ਨ ਚੱਕਰ ਹਨ, ਘੋੜਾ ਕੀਏ ਭਿਆਨਕ। ਮਹਾਨਾਦਨੀ ਸੰਗਨ ਸੰਖਨ ਛੋਰਾ, ਇਹਨਾਂ ਦੇ ਨਾਲ ਤੂੰ ਬਹਾਲ ਕਹਿੰਦੇ ਆਵਾਜ਼ ਕਰਨ ਵਾਲੀ ਹੈ, ਤੇ ਸ਼ੰਖਾਂ ਦਾ ਸ਼ੋਰ ਕਰਨ ਵਾਲੀ ਹੈ ਬਜਾ ਕੇ। ਪਰਮ ਸੁੰਦਰੀ ਨਮੋ ਹਮਾਰੀ, ਹੇ ਭਗਵਾਨ ਦੀ ਮਾਇਆ ਮਹਾਨ ਮਾਇਆ ਤੂੰ ਮਹਾਨ ਸੁੰਦਰ ਹੈ, ਮੇਰੀ ਬ੍ਰਹਮੇ ਦੀ ਨਮਸਕਾਰ ਹੈ ਤੈਨੂੰ। ਬੁੱਧ ਰੂਪ ਬੋਧ ਲੱਛਣ ਭਾਰੀ, ਜਿਹੜਾ ਕਹਿੰਦੇ ਬੁੱਧ ਹੈ ਬੁੱਧੀ ਹੈ, ਤੇ ਬੋਧ ਕੀ ਜਿਹੜਾ ਗਿਆਨ ਹੈ ਉਹ ਭਾਰੀ, ਤੂੰ ਹੀ ਲੱਛਣਾ ਕੀ ਜਨਾਉਣ ਵਾਲੀ ਜਾਣੀ ਭਾਰੀ ਬੁੱਧੀ, ਤੇ ਭਾਰੀ ਜਿਹੜਾ ਗਿਆਨ ਹੈ ਬੁੱਧੀ ਦੁਆਰਾ ਤੂੰ ਹੀ ਦੇਣ ਵਾਲੀ ਹੈ। ਜਗ ਸਵਾਮੀ ਪ੍ਰਬੋਧਨ ਕਰੀਏ ਹੈ, ਐਸੀ ਮਹਾਮਾਇਆ ਸੰਸਾਰ ਦੇ ਜਿਹੜੇ ਸਵਾਮੀ ਭਗਵਾਨ ਵਿਸ਼ਨੂੰ ਜੀ, ਉਹਨਾਂ ਨੂੰ ਪ੍ਰਬੋਧਨ ਕਰੀਏ ਜਾਣੀ ਜਗਾਉਣਾ ਕਰੀਏ। ਤ੍ਰਾਸ ਵਿਸ਼ਾਲ ਮੋਰ ਪਰ ਹਰੀਏ ਹੈ, ਦੋ ਦਿਨਤਾਂ ਦਾ ਮੈਨੂੰ ਬੜਾ ਭਾਰੀ ਡਰ ਹੈ, ਭਗਵਾਨ ਨੂੰ ਜਗਾ ਕੇ ਮੇਰਾ ਇਹ ਡਰ ਨਾਸ ਕਰ ਦੇ। ਮਹਾਮਾਇਆ ਇਮ ਉਸਤਤ ਕੋ ਕੀਨ ਮਹਾਨੀ, ਇਸ ਤਰ੍ਹਾਂ ਕਹਿੰਦੇ ਬ੍ਰਹਮਾ ਨੇ ਜਿਹੜੀ ਮਹਾਮਾਇਆ ਹੈ ਉਹਦੀ ਕਹਿੰਦੇ ਉਸਤੀ ਕੀਤੀ ਤਕੜੀ। ਅਰ ਪੰਕਜ ਕੋ ਗਹਿ ਕਰ ਪਾਣੀ, ਇਸੇ ਤਰ੍ਹਾਂ ਜਿਹੜਾ ਉਹ ਪਾਣੀ ਦੇ ਵਿੱਚ ਕਵਲ ਗਿਆ ਸੀ ਉਹਨੂੰ ਉੱਪਰ ਕਰਕੇ ਬ੍ਰਹਮਾ ਨੇ ਸਕਲ ਓਜਸੋ ਕੀਨ ਕਪਾਵਨ, ਬ੍ਰਹਮਾ ਨੇ ਆਪਣੇ ਸਾਰੇ ਸਰੀਰ ਦੇ ਬਲ ਦੇ ਨਾਲ ਉਹ ਕਹਿੰਦੇ ਕਵਲ ਨੂੰ ਚੰਗੀ ਤਰ੍ਹਾਂ ਘੁੰਮਾਇਆ ਹਿਲਾਇਆ ਚਲਾਇਆ। ਜਗਤ ਨਾਥ ਕੇ ਹੇਤ ਜਗਾਵਨ, ਜਗਤ ਦਾ ਮਾਲਕ ਭਗਵਾਨ ਵਿਸ਼ਨੂੰ ਨੂੰ ਜਗਾਉਣ ਵਾਸਤੇ ਭਗਤ ਵਛਲ ਭੈ ਕਾਟਨ ਹਾਰੇ, ਫਿਰ ਕੀ ਹੈ ਜਿਹੜੇ ਭਗਤਾਂ ਦੇ ਪਿਆਰੇ ਹੈ ਤੇ ਭਗਤਾਂ ਦੇ ਭੈ ਨੂੰ ਕੱਟਣ ਵਾਲੇ ਹਨ। ਜਾਗੇ ਪ੍ਰਭੂ ਦਇਆ ਉਰ ਧਾਰੇ, ਭਗਵਾਨ ਵਿਸ਼ਨੂੰ ਜੀ ਜਾਗ ਦੇ ਵਿੱਚ ਦਇਆ ਧਾਰੀ ਹੈ। ਕਮਲਾਸਨ ਕੋ ਧੀਰਜ ਦੀਨਸ, ਭਗਵਾਨ ਵਿਸ਼ਨੂੰ ਨੇ ਜਾਗ ਕੇ ਜਿਹੜਾ ਕਮਲ ਆਸਨ ਹੈ, ਯਾਨੀ ਕਮਲ ਤੇ ਆਸਨ ਲਾਉਣ ਵਾਲਾ ਕੌਣ ਬ੍ਰਹਮਾ, ਉਹਨੂੰ ਧੀਰਜ ਦਾ ਹੌਸਲਾ ਦਿੱਤਾ। ਨਿਰਭੈ ਰਹੋ ਰੱਛਕ ਮੁਝ ਕੀਨਸ। ਬ੍ਰਹਮਾ ਨਿਰਭੈ ਹੋ ਕੇ ਨਿਡਰ ਹੋ ਕੇ ਰਹਿ, ਮੈਨੂੰ ਤੂੰ ਆਪਣਾ ਰੱਖ ਜਾਣ ਲੈ। ਦੁਸ਼ਟ ਦੈਂਤ ਜਿਨ ਵੱਡ ਆਕਾਰ, ਦੁਸ਼ਟ ਦੇ ਦੈਂਤ ਜਿਨ੍ਹਾਂ ਦੇ ਸਰੀਰ ਦੇ ਬੜੇ ਬੜੇ ਆਕਾਰ ਹਨ। ਕਰ ਸੰਗਰ ਕੋ ਲੇਹੋ ਸੰਘਾਰ, ਇਹਨਾਂ ਨਾਲ ਮੈਂ ਸੰਗਰ ਕੇ ਜੰਗ ਕਰਕੇ ਇਹਨਾਂ ਨੂੰ ਮੈਂ ਸੰਘਾਲ ਲਵਾਂਗਾ, ਮਾਰ ਲਵਾਂਗਾ ਕੱਲਾ ਹੀ। ਸ੍ਰੀ ਪ੍ਰਭ ਨਿਜ ਸਰੂਪ ਦਿਖ ਰਾਇਓ, ਓ ਬ੍ਰਹਮਾ ਨੂੰ ਕਹਿ ਕੇ ਫਿਰ ਸਵਾਏ ਮਨ ਪ੍ਰਭੂ ਨੇ, ਵਿਸ਼ਨੂੰ ਜੀ ਨੇ ਆਪਣਾ ਜਿਹੜਾ ਸਰੂਪ ਹੈ ਉਹ ਦੋਵੇਂ ਦੈਂਤਾਂ ਨੂੰ ਦਿਖਾਇਆ। ਸਿਆਮਲ ਸਮੇਗ ਮਨਹੋ ਵਿਦਤਾਯੋ, ਮਾਨੋ ਨੀਲੇ ਰੰਗ ਦਾ ਬੱਦਲ ਹੀ ਆਕਾਸ਼ ਵਿੱਚ ਪੈਦਾ ਪ੍ਰਗਟ ਹੋ ਜਾਏ, ਨੀਲੇ ਰੰਗ ਵਾਲਾ ਸਰੂਪ ਦਿਖਾਇਆ ਦੈਂਤਾਂ ਨੂੰ। ਦੇਖਤ ਦੈਂਤਨ ਅਚਰਜ ਮਾਨਾ, ਇਸ ਤਰ੍ਹਾਂ ਕਹਿੰਦੇ ਨੀਲੇ ਰੰਗ ਦਾ ਸਰੀਰ ਜਾ ਦੇਖ ਕੇ ਦੈਂਤਾਂ ਨੇ ਬੜੀ ਚਰਚਤਾ ਨੂੰ ਮੰਨਿਆ। ਇਹ ਕੋ ਹੈ ਜਿਹ ਧੀਰ ਮਹਾਨਾ, ਕੌਣ ਹੈ ਨੀਲੇ ਜੇ ਸਰੀਰ ਵਾਲਾ ਜਿਹਨੂੰ ਬੜਾ ਭਾਰੀ ਧੀਰ ਜਾ ਬੜਾ ਹੌਸਲਾ ਜਾ ਹੈ। ਹਮ ਹੈ ਬਿਲੋਕਤ ਭੈ ਨਹਿ ਮਾਨੇ, ਦੋਹਾਨੂੰ ਦੇਖ ਕੇ ਕੋਈ ਡਰ ਨੀ ਮਨ ਦਰ ਪਤ ਹਿਰਦੈ ਸਥਿਰਤਾ ਠਾਨ, ਦੇ ਵਿੱਚ ਹੰਕਾਰ ਜਾ ਕਰਕੇ ਇਸਤੀ ਕਰ ਰਿਹਾ ਸਾਡੇ ਅੱਗੇ ਖੜ ਰਿਹਾ। ਹਮ ਦੋਨੋ ਇਹ ਏਕਲ ਖੜੇ ਹੋ, ਅਸੀਂ ਦੋ ਪਰਾਏ ਬਦੂ ਕੈਟ ਇਹ ਇਕੱਲਾ ਖੜੋਤਾ ਹੈ। ਬਦਨ ਪ੍ਰਸੰਨ ਨੈਕ ਨਹਿ ਡਰਿਓ, ਇਸ ਤਰ੍ਹਾਂ ਮੁੱਖ ਪ੍ਰਸੰਨ ਹੈ ਸਾਨੂੰ ਦੇਖ ਕੇ ਭੋਰਾ ਮਾਤਰ ਨਹੀਂ ਇਹ ਡਰਿਆ ਹੈ। ਲਾਂਬੀ ਭੁਜਾ ਵਿਭੂਖਣ ਧਾਰੀ, ਇਹਦੀਆਂ ਲੰਮੀਆਂ ਬਾਹਾਂ ਹਨ ਉਹਦੇ ਵਿੱਚ ਗਹਿਣੇ ਜੇ ਪਾਏ ਹੋਏ ਹੈ। ਆਜੁਤ ਛਾਤੀ ਸੋਭਨ ਭਾਰੀ, ਜਿਹੜੀ ਛਾਤੀ ਹੈ ਬੜੀ ਕਹਿੰਦੇ ਚੌੜੀ ਹੈ ਭਾਰੀ ਸੋਭਾ ਰਹਿਤ ਹੈ। ਪਕੜਹ ਇਹ ਭੱਛਣ ਕਰ ਲੇਹੇ, ਜਿਹੜਾ ਐਸਾ ਨੀਲੇ ਜੇ ਸਰੀਰ ਵਾਲਾ ਇਹਨੂੰ ਕਹਿੰਦੇ ਫੜ ਲਈਏ ਤੇ ਕਹਿੰਦੇ ਆਪਾਂ ਖਾ ਪੀ ਲਈਏ। ਸ਼ੁਦਾ ਨਿਵਾਰ ਹੈ ਜੇ ਹੈ ਜੋ ਅਛੇ ਹੈ, ਬਹੁਤ ਹੀ ਇੱਕ ਰਾਸਾਂ ਨੂੰ ਭੁੱਖ ਲੱਗੀ ਹੋਈ ਆ, ਆਪਾਂ ਨਿਵਰਤ ਕਰ ਲਈਏ ਨੂੰ ਖਾ ਪੀ ਕੇ। ਇਮ ਕਹਿ ਦੋਨੋ ਓਜ ਸੰਭਾਰਾ, ਇਸ ਤਰ੍ਹਾਂ ਮਧੂ ਕੈਟ ਦੈਂਤਾਂ ਨੇ ਕਹਿ ਕੇ ਆਪਣੇ ਸਰੀਰ ਦਾ ਬਲ ਜਾ ਸੰਭਾਲਿਆ। ਤਿਸ਼ਟ ਤਿਸ਼ਟ ਮੁਖ ਊਚ ਉਚਾਰਾ, ਮਧੂ ਕੈਟ ਦੋਹਾਂ ਦੈਂਤਾਂ ਨੇ ਮੁਖੋਂ ਕਾਰਨ ਕੀਤਾ, ਲੈ ਵੀ ਨੀਲੇ ਰੰਗ ਵਾਲੇ ਸਰੀਰ ਵਾਲੇ ਖੜਾ ਰਹਿ ਖੜਾ ਰਹਿ, ਕਿਤੇ ਭੱਜ ਨਾ ਜਾਈ। ਭੁਜੰਗ ਪਰਿਆਤ ਛੰਦ ਸੁਣੀ ਸ੍ਰੀ ਪ੍ਰਭੂ ਸਰੋਨ, ਮੈਂ ਉੱਚੀ ਬਾਣੀ ਉੱਚ ਬਾਣੀ। ਕਹਿੰਦੇ ਇਸ ਤਰ੍ਹਾਂ ਇਹ ਦੋਵੇਂ ਦੈਂਤਾਂ ਦੀ ਜਿਹੜੀ ਗੱਲ ਹੈ ਉਹ ਭਗਵਾਨ ਵਿਸ਼ਨੂੰ ਨੇ ਆਪਣੇ ਕੱਲਾਂ ਵਿੱਚ ਸੁਣ ਲਈ ਹੈ। ਭਰੇ ਓਤ ਸਾਹੂ ਭਏ ਸਾਵਧਾਨੀ, ਉਸੇ ਵੇਲੇ ਕਹਿੰਦੇ ਇਹਨਾਂ ਦੀ ਉੱਚੀ ਆਵਾਜ਼ ਜੀ ਸੁਣ ਕੇ ਭਗਵਾਨ ਵਿਸ਼ਨੂੰ ਜੀ ਉਤਸ਼ਾਹ ਨਾਲ ਭਰ ਗਏ ਤੇ ਸਾਵਧਾਨ ਹੋ ਗਏ, ਤਿਆਰ ਪਰ ਤਿਆਰ ਹੋ ਗਏ। ਕਹਿਓ ਮੈਂ ਖਰੋ ਆਪ ਆਵੋ ਸੋ ਨੇਰੇ, ਵਿਸ਼ਨੂੰ ਜੀ ਅੱਗੇ ਜਵਾਬ ਦਿੱਤਾ ਕਿਹਾ ਵੀ ਮੈਂ ਕਹਿੰਦੇ ਖੜੋਤਾ ਕਿੱਧਰ ਜਾਣਾ ਹੈ, ਤੁਸੀਂ ਕਹਿੰਦੇ ਖੜਾ ਰਹਿ ਭਜਦਾ ਜਾਈ, ਕਹਿੰਦੇ ਆਵੋ ਥੋੜਾ ਜਿਹਾ ਨੇੜੇ ਮੇਰੇ। ਦਿਓ ਦੰਦ ਜੁਦੰ ਸੋ ਕ੍ਰੋਧੰ ਕਨੇਰੇ, ਕਹਿੰਦੇ ਬੜੇ ਭਾਰ ਨਾਲ ਕ੍ਰੋਧ ਨਾਲ ਤੁਹਾਨੂੰ ਮੈਂ ਦੋਹਾਂ ਨੂੰ ਫਰੋਣਾ ਜੰਗ ਕਹਿੰਦੇ ਦੇਵਾਂਗਾ, ਭਾਵ ਦੋਹਾਂ ਨਾਲ ਤੁਹਾਡੇ ਜੰਗ ਕਰਾਂਗਾ ਮੈਂ ਕ੍ਰੋਧ ਨਾਲ। ਮਿਲੇ ਆਪ ਮਾਹੀ ਜਗਨਨਾਥ ਦੈਤੰ, ਕਹਿੰਦੇ ਆਪੋ ਵਿੱਚ ਹੀ ਮਿਲ ਗਏ ਇਕੱਠਿਆਂ ਹੋ ਗਏ, ਗੁੱਥਮ ਗੁੱਥੀ ਹੋ ਗਏ ਜਗਤ ਦੇ ਮਾਲਕ ਤੇ ਦੋਵੇਂ ਦੈਂਤ। ਭਰੇ ਬੇਗ ਭਾਰੇ ਚਾਹੇ ਹੋਹ ਜੈਤੰ, ਭਾਰੇ ਕਹਿੰਦੇ ਤੇਜੀ ਨਾਲ ਕਾਹਲੀ ਨਾਲ ਭਰੇ ਹੋਏ ਹੈ ਤੇ ਚਾਹੁੰਦੇ ਆ ਵੀ ਸਾਡੀ ਜਿੱਤ ਹੋ ਜਾਏ। ਵਿਰੁੱਧੇ ਸੋ ਕ੍ਰੋਧੰ ਮੁਚਿਓ ਸ਼ੁੱਧ ਯੁੱਧ, ਮਚਿਓ ਸ਼ੁੱਧ ਯੁੱਧੋਂ ਕਹਿੰਦੇ ਚੰਗਾ ਜੰਗ ਮਚਿਆ ਹੈ ਤੇ ਆਪੋ ਵਿੱਚ ਹੀ ਕਹਿੰਦੇ ਵਿਰੁੱਧੇ ਕੀ ਰੁਕ ਗਏ ਹਨ, ਇੱਕ ਦੂਸਰੇ ਨੂੰ ਫੜ ਲਿਆ ਹੈ। ਮਹਾ ਦ੍ਰਪ ਮਦੰ ਕਰੈ ਬੁੱਧ ਉਦੰ, ਬੱਧ ਉਦਮ ਬੁੱਧ ਤਾਂ ਨੀ ਹੈਗਾ ਔਂਕੜ ਹੇਠਾਂ, ਮਹਾਨ ਦ੍ਰਪ ਮਦਨ ਕਰੈ ਬਧ ਉਦਮ, ਮਹਾਨ ਹੰਕਾਰ ਦੇ ਵਿੱਚ ਆ ਕੇ ਇਸ ਤਰ੍ਹਾਂ ਕਹਿੰਦੇ ਉੱਚੀਆਂ ਮਾਰਨ ਵਾਸਤੇ ਵੱਧ ਕੀ ਬਾਹਾਂ ਨੂੰ ਕਰਦੇ ਹਨ। ਗਾਹੇ ਬਾਹ ਦੋ ਕਰੇ ਓਜ ਪੈਲੇ, ਇਸ ਤਰ੍ਹਾਂ ਬਾਹਾਂ ਜੀਆਂ ਫੜ ਫੜ ਕੇ ਦੋਵੇਂ ਆਪਣੇ ਬਲ ਦੇ ਨਾਲ ਭਗਵਾਨ ਵਿਸ਼ਨੂੰ ਨੂੰ ਕਹਿੰਦੇ ਧੱਕੇ ਧੱਕੇ ਧੱਕਦੇ ਜੇ ਹਨ। ਅਰੀਲੇ ਹਠੀਲੇ ਮੁਛਾਲੇ ਧਕੇਲੇ, ਇਸ ਤਰ੍ਹਾਂ ਕਹਿੰਦੇ ਪੇਲਾ ਦਬਾਉਂਦੇ ਹਨ, ਅੜੀਅਲ ਹਨ, ਹਠੀਏ ਹਨ, ਮੁੱਛਾਂ ਜੀਆਂ ਬਾਲੇ ਹਨ ਤੇ ਧਕੇਲਾ ਕੀਏ ਧੱਕਦੇ ਹਨ। ਭੇੜਾ ਭੇਡ ਭਾਰੇ ਭਾਏ ਭੀਮ ਭੇਖ, ਭੇੜਾ ਭੇੜ ਭਾਰੇ ਕਹਿੰਦੇ ਬੜਾ ਭਾਰੀ ਭੇੜ ਪਾ ਕੇ ਭਿੜਦੇ, ਬੜੇ ਭਿਆਨਕ ਜੇ ਭੇਖ ਵਾਲੇ, ਭਿਆਨਕ ਜੇ ਸਰੂਪ ਵਾਲੇ ਹੋ ਗਏ। ਚਪੇਟਾਂ ਦਪੇਟਾਂ ਲਪੇਟਾਂ ਅਸੇਖ, ਕਹਿੰਦੇ ਚਪੇੜਾਂ ਜੀਆਂ ਮਾਰਦੇ ਆ, ਦਪੇਟਾਂ ਦਬਾਉਣਾ ਚਾਹੁੰਦੇ ਆ, ਸਾਰੇ ਪਾਸੇ ਹੋ ਕੇ ਲਪੇਟਾਂ ਕੀ ਲਪੇਟਦੇ ਹਨ, ਚਿੰਬੜਦੇ ਹਨ। ਆਟਾ ਅੱਟ ਹਾਸੈ ਸਟਾ ਪੁੱਟ ਜੁੱਤੈ ਜੁੱਤੈ, ਕਹਿੰਦੇ ਠਾ ਠਾ ਕਰਕੇ ਆਵਾਜ਼ ਦੀ ਹੱਸਦੇ ਹਨ ਤੇ ਸਟਾ ਪੱਟ ਕੇ ਛੇਤੀ ਛੇਤੀ ਬੜੀ ਤੇਜ਼ੀ ਨਾਲ ਆਪੋ ਵਿੱਚ ਹੀ ਕਹਿੰਦੇ ਜੁੱਟ ਪੈਂਦੇ ਹਨ, ਜੁੱਟ ਪੈਂਦੇ ਹਨ। ਲਟਾ ਪੱਟ ਹੋਵੇ ਟਟਾ ਟੱਟ ਕੁੱਟੈ, ਕਹਿੰਦੇ ਲਟਾ ਪੱਟ ਹੋਵੇ ਹੇਠ ਉੱਤੇ ਹੋ ਜਾਂਦੇ ਜਾਂ ਜੱਫੋ ਜੱਫੀ ਹੋ ਪੈਂਦੇ ਹਨ, ਤੜਾ ਤੜਕ ਦੂਸਰੇ ਨੂੰ ਕੁੱਟੀ ਜਾਂਦੇ ਹਨ। ਝਟਾ ਪੱਟ ਝਟਕੈ ਪਟਕੈ ਪਲਟੈ, ਝਟਾ ਪੱਟ ਝਟਾ ਝਟਦੇ ਕਹਿੰਦੇ ਝਟਕਾਂ ਝਟਕਾਉਂਦੇ ਹਨ ਤੇ ਇਸੇ ਤਰ੍ਹਾਂ ਕਹਿੰਦੇ ਪਟਕਾ ਕੇ ਪਲਟਾਉਂਦੇ ਹਨ, ਪਟਕਾ ਕੇ ਇਸ ਤਰ੍ਹਾਂ ਸਿੱਟਦੇ ਹਨ। ਕਟਾ ਕੱਟ ਓਠੰ ਅਟਕੈ ਨਾ ਲਟੈ, ਇਸ ਤਰ੍ਹਾਂ ਬੁੱਲਾਂ ਨੂੰ ਕਹਿੰਦੇ ਕੱਟ ਵੱਢ ਕਰਦੇ ਆ, ਬੁੱਲਾਂ ਨੂੰ ਕੱਟਦੇ ਹਨ, ਅਟਕਦੇ ਨਾ ਕਹਿੰਦੇ ਲੱਟਾਂ ਪਿੱਛੇ ਨੂੰ ਹਟਦੇ ਹਨ, ਮੁੜਦੇ ਹਨ। ਦਉ ਦੈਤ ਦੌਰੈ ਦਇਆ ਸਿੰਧ ਉਪੈ, ਕਹਿੰਦੇ ਇਸ ਤਰ੍ਹਾਂ ਜਿਵੇਂ ਦੋਵੇਂ ਜਿਹੜੇ ਦੈਤ ਮਧੂ ਤੇ ਕੈਟ ਕੇ ਦਇਆ ਦੇ ਸਮੁੰਦਰ ਜੋ ਵਿਸ਼ਨੂੰ ਉਹਨਾਂ ਦੇ ਉੱਪਰ ਨੂੰ ਕਹਿੰਦੇ ਦੌੜ ਦੌੜ ਆਉਂਦੇ ਹਨ। ਗਾਹੀ ਬਾਹ ਦੋਨੋਂ ਮਹਾ ਭੀਮ ਰੂਪੈ, ਉਹਨਾਂ ਨੇ ਆ ਕੇ ਵਿਸ਼ਨੂੰ ਦੀਆਂ ਜੋ ਬੜੇ ਭਿਆਨਕ ਰੂਪ ਵਾਲੇ ਹਨ। ਕਰੈ ਓਜ ਦਾਬੈ ਜਥਾ ਨਿਮਰ ਹੋਵੇ, ਆਪਣਾ ਬਲ ਜਾ ਕਰਕੇ ਬਾਹਾਂ ਨੂੰ ਦਬਾਉਂਦੇ ਹਨ, ਜਿਸ ਤਰ੍ਹਾਂ ਕਹਿੰਦੇ ਵਿਸ਼ਨੂੰ ਜੀ ਨੀਵੇ ਹੋ ਜਾਣ। ਧਰੈ ਪਾਏ ਪੇਲੈ ਹਠੀਲੇ ਖਰੋਵੈ, ਇਸ ਤਰ੍ਹਾਂ ਕਿਤੇ ਪੈਰ ਜਾ ਧਰ ਕੇ ਉਹਨਾਂ ਨੂੰ ਪੇਲਾ ਕੀ ਦਬਾਉਂਦੇ ਹਨ, ਹਠੀਲੇ ਕਹਿੰਦੇ ਖੜੋਤੇ ਹੋਏ ਆ ਦੈਂਤ। ਦੋਹਰਾ ਮਦ ਕੈਟਪ ਜੁਟੇ ਸੋ ਪਾਟ, ਇਸ ਤਰ੍ਹਾਂ ਮਧੂ ਤੇ ਕੈਟਪ ਜਿਹੜੇ ਦੈਂਤ ਚੰਗੇ ਸੂਰਮਿਆਂ ਵਾਂਗ ਕਹਿੰਦੇ ਜੁਟੇ ਆ। ਕਹੀ ਮਹਾ ਬਲ ਬਾਹ, ਜਿਹੜੀ ਮਹਾਨ ਬਲ ਵਾਲੀ ਬਾਂਹ ਜੀ ਉਹ ਭਗਵਾਨ ਦੀ ਇਹ ਦੋਹਾਂ ਨੇ ਫੜੀ ਹੋਈ ਹੈ। ਦੋਨੋਂ ਦਿਸ਼ ਦੋਨੋਂ ਖਰੇ, ਦੋਨੋਂ ਤਰਫ ਹੀ ਇਹ ਦੋਨੇ ਦੈਂਤ ਖੜੋਤੇ ਹੋਏ। ਦ੍ਰਿੜ ਪਾ ਕਰਮ ਕੇ ਮਾਹ, ਪੱਕੇ ਆਪਣੇ ਬਲ ਪਰਾਕਰਮ ਬਲ ਦੇ ਵਿੱਚ ਉਤਸ਼ਾਹ ਦੇ ਵਿੱਚ। ਪਾਦੜੀ ਛੰਦ ਤਬ ਪ੍ਰਭੂ ਆਪਣਾ ਬਲ ਸੰਭਾਰ, ਕਹਿੰਦੇ ਭਗਵਾਨ ਵਿਸ਼ਨੂੰ ਨੇ ਆਪਣੇ ਬਲ ਨੂੰ ਸੰਭਾਲਿਆ, ਜਾਣੀ ਪੂਰਾ ਬਲ ਲਾਇਆ। ਬਾਹਨ ਉਠਾਏ ਊਰਦ ਉਦਾਰ, ਦੋਹਾਂ ਜਿਹੜੀਆਂ ਬਾਹਾਂ ਉਹਨਾਂ ਨੂੰ ਭਗਵਾਨ ਵਿਸ਼ਨੂੰ ਕਹਿੰਦੇ ਬਹੁਤੇ ਉੱਚੀ ਤਾਂ ਨੂੰ ਚੁੱਕ ਲਿਆ ਹੈ। ਲਟਕੇ ਉਤੰਗ ਦੋਨੋਂ ਮਹਾਨ, ਜਿਹੜੇ ਦੋ ਮਹਾਨ ਰਾਗ ਸ਼ੈ ਕਹਿੰਦੇ ਤਾਂ ਨੂੰ ਲਟਕਣ ਲੱਗ ਪਏ। ਕਰ ਝਟਕ ਗੇਰ ਦੀਏ ਦੂਰ ਥਾਨ, ਹੱਥ ਦਾ ਝਟਕਾ ਜਾ ਮਾਰ ਕੇ ਨਾ ਵਿਸ਼ਨੂੰ ਜੀ ਨੇ ਕਹਿੰਦੇ ਦੂਰ ਥਾਂ ਤੇ ਸਿੱਟ ਦਿੱਤੇ ਦੋਵੇਂ। ਤਬ ਪਰੇ ਜਾਏ ਜੋ ਜਨ ਸੋ ਬੀਚ ਬੀਸ, ਇਕੱਠਾ ਪਾਠ ਹੈ ਦੇ ਵੱਖਰਾ ਕਿਉਂ ਕਰੀ ਜਾਂਦਾ, ਇਕੱਠਾ ਨੀ ਛੁਪਿਆ ਹੋਇਆ। ਤਬ ਪਰੇ ਜਾਏ ਜੋਜਨ ਸੋ ਬੀਸ, ਤਦੋਂ ਕਹਿੰਦੇ ਉਹ ਜਾ ਪਏ ਨੇ ਜਾ ਡਿੱਗੇ ਵੀਹ ਯੋਜਨਾ ਤੇ, ਚਾਰ ਕੋਹ ਦਾ ਯੋਜਨ ਹੁੰਦਾ ਇਸ ਕਰਕੇ ਵੀਹ ਯੋਜਨ ਦਾ ਭਾਵ ਹੈ ਅੱਸੀ ਕੋਹ ਤੇ ਜਾ ਕੇ ਡਿੱਗੇ। ਗਿਰ ਕਰ ਉੱਠੇ ਸੋ ਨਿਜ ਦਾਂਤ ਪੀਸ। ਇਸ ਤਰ੍ਹਾਂ ਕਹਿੰਦੇ ਡਿੱਗ ਕਰਕੇ ਉੱਠ ਖੜੋਤੇ ਅਸੀਂ ਆਪਣੇ ਦੰਦਾਂ ਨੂੰ ਪੀਂਦੇ ਹੈ ਦੋਵੇਂ ਜਿਹੜੇ ਮਧੂ ਕੈਟ ਵਧੈਤ ਹਨ। ਇਸ ਤਰ੍ਹਾਂ ਸੇਕੋ ਦਾ ਭਾਵ ਹੈ ਅਤ ਉਪਮਾ ਅਲੰਕਾਰ ਹੈ, ਕਿਸੇ ਦੀ ਉਪਮਾ ਕਰਨ ਵਾਸਤੇ ਇਹੋ ਜਿਹੇ ਲਫ਼ਜ਼ ਵਰਤੇ ਜਾਂਦੇ ਹਨ। ਗਰਜੰਤ ਪੂਰ ਤਰਜੰਤ ਆਏ, ਹਾਂ ਬੜੇ ਗਜਦੇ ਹੋਏ ਤੇ ਇਸੇ ਤਰ੍ਹਾਂ ਤਾੜਦੇ ਹੋਏ ਵਿਸ਼ਨੂੰ ਨੂੰ ਫੇਰ ਆ ਗਏ ਹਨ। ਮੁਖ ਮਾਰ ਮਾਰ ਬਕਤੇ ਰਿਸਾਏ, ਹਾਂ ਮੁਖੋਂ ਕਹਿੰਦੇ ਇਸ ਤਰ੍ਹਾਂ ਗੁੱਸੇ ਹੋ ਕੇ ਬਕਦੇ ਕੀ ਬਕਵਾਸ ਮਾਰਦੇ ਵੀ ਤੈਨੂੰ ਵਿਸ਼ਨੂੰ ਨੀਲੇ ਰੰਗ ਵਾਲਿਆ ਮਾਰ ਲੈਣਾ, ਤੈਨੂੰ ਸ਼ਗਾਨੀ ਮਾਰਨਾ ਹੈ। ਉਛਲੰਤ ਨੀਰ ਤਿੰਨ ਬੇਗ ਸੰਗ, ਉਹਨਾਂ ਦੇ ਕਹਿੰਦੇ ਤੇਜੀ ਦੇ ਨਾਲ ਕਾਹਲੀ ਦੇ ਨਾਲ ਕਾਹਲੀ ਕਰਨ ਕਰਕੇ ਪਾਣੀ ਥਾਂ ਨੂੰ ਛੜਦਾ। ਸਮ ਸੈਲ ਮੇਰ ਮੰਦਰ ਉਤੰਗ, ਜਿਵੇਂ ਕਹਿੰਦੇ ਪਹਾੜ ਹੁੰਦਾ ਹੈ ਨਾ ਸੁਮੇਰ ਪਰਬਤ ਜਾਂ ਬਹੁਤ ਉੱਚਾ, ਕਹਿੰਦੇ ਉਹ ਮਧੁਰਾਚਲ ਪਹਾੜ ਮੰਦਰ ਮੰਦਰ ਮਹਾਂਧੁਰਾਚਲ ਪਹਾੜ ਉੱਚਾ ਹੁੰਦਾ ਜਾਂ ਮੇਰ ਸੁਮੇਰ ਪਰਬਤ ਹਾੜ ਹੁੰਦਾ ਹੈ। ਇਸ ਤਰ੍ਹਾਂ ਕਹਿੰਦੇ ਤੁਹਾਨੂੰ ਉਛੇ ਉੱਚੇ ਉੱਚੇ ਇਤ ਪ੍ਰਭੂ ਬੇਗ ਕੀਨਸ ਉਦਾਰ, ਇੱਧਰ ਕਹਿੰਦੇ ਪ੍ਰਭੂ ਵਿਸ਼ਨੂੰ ਨੇ ਵੀ ਬੜੀ ਬੇਗ ਕੀ ਹੈ, ਤੇਜੀ ਕੀਤੀ ਹੈ, ਕਾਹਲੀ ਕੀਤੀ ਹੈ। ਪੰਕਤ ਹਵੰਤ ਜਲ ਕੇ ਪ੍ਰਹਾਰ, ਇਸ ਤਰ੍ਹਾਂ ਕਹਿੰਦੇ ਜਲਦੇ ਜਿਹਨੂੰ ਜਲ ਨੂੰ ਮਾਰਨਾ ਕਰਦੇ, ਜਦੋਂ ਜਲ ਜਲ ਸਿੱਟਦੇ ਨਾ ਛਿੱਟਾਂ ਰਾਹੀਂ, ਫਿਰ ਉਹ ਦੈਨ ਜੇ ਕਹਿੰਦੇ ਪੰਕਤ ਹਵੰਤ ਕੇ ਇਕੱਠੇ ਜੇ ਹੁੰਦੇ ਜੇ ਸੁੰਗੜਦੇ ਜੇ ਜਾਂਦੇ। ਕੌਣ ਭਿੜੇ ਆਏ ਮੁਸ਼ਟਨ ਚਪੇਟ, ਫਿਰ ਵੀ ਕਹਿੰਦੇ ਦੋਵੇਂ ਦੈਂਤ ਕਹਿੰਦੇ ਮੁੱਕੇ ਮਾਰਦੇ ਆ ਭੜੇ ਅਤੇ ਚਪੇੜਾ ਮਾਰਦੇ। ਵਾਹਨ ਉਠਾਏ ਹਨ ਤੇ ਸੋ ਭੇਟ, ਇਸ ਤਰ੍ਹਾਂ ਵਾਹਨ ਨੂੰ ਥਾਂ ਥਾਂ ਚੁੱਕ ਕੇ ਭਗਵਾਨ ਦੇ ਮਾਰਦੇ ਹਨ। ਇਸ ਤਰ੍ਹਾਂ ਭੇਟ ਕੀ ਮਿਲ ਮਿਲ ਕੇ ਨੇੜੇ ਹੋ ਹੋ ਕੇ, ਤਬ ਅਲੰਕਾਰ ਪ੍ਰਭ ਕੇ ਸੋ ਅੰਗ, ਕਹਿੰਦੇ ਜਿਹੜੇ ਭਗਵਾਨ ਵਿਸ਼ਨੂੰ ਦੇ ਅੰਗਾਂ ਵਿੱਚ ਅਲੰਕਾਰ ਕੇ ਗਹਿਣੇ ਜੇ ਪਾਏ ਹੋਏ। ਰਣ ਕਰਤ ਸ਼ਬਦ ਉੱਠ ਤੋ ਉਤੰਗ, ਉਹਨਾਂ ਨਾਲ ਜੰਗ ਕਰ ਰਹੇ ਹੈ ਤਦ ਉਹਨਾਂ ਕਹਿੰਦੇ ਗਹਿਣਿਆਂ ਵਿੱਚੋਂ ਬੜਾ ਭਾਰੀ ਆਵਾਜ਼ਾਂ ਉੱਠਦਾ ਹੈ। ਰਣ ਕੰਤ ਚਰਨ ਨੂਪਰ ਸੁਹਾਏ, ਰਣ ਕੰਤ ਚਰਨ ਨੂਪਰ ਸੁਹਾਏ, ਪੈਰਾਂ ਵਿੱਚ ਜਿਹੜੀਆਂ ਚੁੰਬਰ ਕੀ ਹੈ ਝਾਂਜਰਾਂ ਜੀਆਂ ਪਾਈਆਂ ਉਹ ਵੀ ਰਣ ਕੰਤ ਕੀ ਹੈ ਛਣਕਦੀਆਂ ਹਨ ਸੋਹਦੀਆਂ। ਜਿਨ ਪਰ ਜਰਾਓ ਗਨ ਰਤਨ ਛਾਏ, ਜਿਹਨਾਂ ਕਹਿੰਦੇ ਝਾਂਜਰਾਂ ਉੱਪਰ ਬੜੇ ਹੋਰ ਜਰਾਓ ਆਦਿਕ ਤੇ ਰਤਨ ਆਦਿਕ ਲਾਏ ਹੋਏ ਛਾ ਰਹੇ। ਬਹੁ ਬਜਤ ਮੇਖਲਾ ਮੱਧਿਆ ਦੇਸ਼, ਆ ਜਿਹੜਾ ਸਰੀਰ ਦਾ ਦੇਸ਼ ਦਾ ਸਾਂਭ ਚਾਲੜਾ ਹੈ ਜਾਣੀ ਲੱਕ ਵਾਲਾ ਸਥਾਨ, ਉੱਥੇ ਜੀ ਮੇਖਲਾ ਤਰਾਗੀ ਜੀ ਜਿਹੜੀ ਬੰਨੀ ਉਹ ਬੜੀ ਖੜਕਦੀ ਹੈ, ਕਿਉਂਕਿ ਘੁੰਗੂ ਜੇ ਲੜਗੀ ਵਿੱਚ। ਉਛਲੰਤ ਉਰਦ ਜਬ ਬਲ ਵਿਸ਼ੇਸ਼, ਜਦੋਂ ਵਿਸ਼ੇਸ਼ ਕਰਕੇ ਆਪਣਾ ਬਲ ਜਾ ਲਾਉਂਦੇ ਤੁਹਾਨੂੰ ਬਹੁਤਾ ਉਛਲਦੇ ਹਨ। ਕਰ ਕੰਕਨ ਦੰਡ ਅੰਗਨ ਉਦਾਰ, ਵਿਸ਼ਨੂੰ ਦੇ ਹੱਥ ਵਿੱਚ ਸੋਨੇ ਦੇ ਕੜੇ ਪਾਏ, ਡੰਡਕੇ ਡੋਲਿਆਂ ਦੇ ਵਿੱਚ ਅੰਗਨ ਗੋਟੇ ਪਾਏ ਹੋਏ ਸ੍ਰੇਸ਼ਟ। ਦੁਲਅੰਤ ਕਰਨ ਕੁੰਡਲ ਸੁਚਾਰ, ਜਿਹੜੇ ਕਰਨ ਕੇ ਕੰਨਾਂ ਵਿੱਚ ਕੁੰਡਲ ਜੇ ਸ੍ਰੇਸ਼ ਚਾਰ ਚੰਗੇ ਪਾਏ ਹੋਏ ਉਹ ਵੀ ਦੁਲਅੰਤ ਸਿਰ ਮੁਕਟ ਬਿਰਾਜਤ ਦੀਪਤ ਜੋਤ, ਸਿਰ ਤੇ ਜਿਹੜਾ ਜੋਤ ਕੀ ਜਿਹੜੀ ਸੋਭਾ ਹੈ ਦਿਵਸ ਕੀ ਪ੍ਰਕਾਸ਼ ਰਹੀ ਹੈ। ਜਨ ਕੋਟ ਦਿਵਾਕਰ ਚਮਕ ਹੋਤ, ਜਿਹੜਾ ਮੁਕਟ ਹੈ ਨਾ ਉਹ ਤਾਂ ਇਉਂ ਹੀ ਹੈ ਜਾਣੀ ਕਰੋੜਾਂ ਜਿਵੇਂ ਸੁਰੰਦਾਂ ਦੀ ਚਮਕ ਦਮਕ ਹੋ ਰਹੀ ਹੋਵੇ। ਵਾਰਨ ਪ੍ਰਹਾਰ ਦਾਵਨ ਲਗਾਏ, ਵਾਰ ਮਾਰਨਾ ਕਰਦੇ ਆਪੋ ਆਪਣਾ ਦਾ ਘਾ ਲਗਾ ਕੇ, ਜਬ ਲੱਗੇ ਘਾਵ ਬਹੁਤ ਧੁਨ ਉਠਾ, ਜਦੋਂ ਕਿਸੇ ਦੇ ਕਹਿੰਦੇ ਬਾਲ ਲੱਗਦਾ ਹੈ ਘਾਵ ਜ਼ਖਮ ਜਾਂ ਬਾਲ ਲੱਗਦਾ ਬੜੀ ਆਵਾਜ਼ ਉੱਠਦੀ ਧੁਨੀ ਉੱਠਦੀ ਹੈ। ਜਿਮ ਪਰ ਹੈ ਬੱਜਰ ਭੂਮੀ ਮਹਾਨ, ਜਿਵੇਂ ਕਹਿੰਦੇ ਧਰਤੀ ਤੇ ਬਹੁਤ ਬੱਜਰ ਨਾਲ ਬਿਜਲੀ ਦਾ ਹੋਇਆ ਜਿਵੇਂ ਧਰਤੀ 'ਤੇ ਆ ਕੇ ਬਹੁਤ ਹੀ ਕੜਕਦੀ ਹੋਈ ਬਿਜਲੀ ਡਿੱਗੇ ਆ, ਕਹਿੰਦੇ ਬਿਜਲੀ ਵਾਂਗੂ ਆਵਾਜ਼ ਹੁੰਦੀ ਹੈ ਕੜਕਦੀ ਹੋਈ। ਤਿਮ ਲੱਗ ਹੈ ਮੁਸ਼ਟ ਕਰ ਹੱਥ ਹੈ ਤਾਨ, ਜਦੋਂ ਆਪਣਾ ਤਾਨ ਜਾਂ ਬਲ ਕਰਕੇ ਕਹਿੰਦੇ ਮੁੱਕੇ ਜੇ ਮਾਰਦੇ ਉਸ ਤੋਂ ਕਹਿੰਦੇ ਜਿਵੇਂ ਬਿਜਲੀ ਕੜਕਦੀ ਹੁੰਦੀ ਹੈ ਆਵਾਜ਼ ਨਿਕਲਦੀ ਹੈ। ਤਰ ਜੰਤ ਹਜਤ ਹਰਤ ਗਰ ਜੰਤ ਬੀਚ, ਤਰ ਜੰਤ ਮਹਿਤ ਗਰ ਜੰਤ ਬੀਰ, ਕਹਿੰਦੇ ਇੱਕ ਦੂਸਰੇ ਨੂੰ ਬਹੁਤਾ ਤਾੜਦੇ ਹਨ ਸੂਰ ਵੀਰ ਗਜਦੇ। ਜਿਮ ਪਰ ਲੈ ਮੇਘ ਕੀ ਧੁਨ ਗੰਭੀਰ, ਕਹਿੰਦੇ ਮਹਾਂ ਪਰਲੋਂ ਦੇ ਸਮੇਂ ਕਹਿੰਦੇ ਬੱਦਲਾਂ ਦੀ ਬੜੀ ਗੰਭੀਰ ਆਵਾਜ਼ ਹੁੰਦੀ ਨਾ, ਉਹ ਗਜਦੇ ਆ ਜੰਗ ਕਰਦੇ ਹੋਏ। ਉਛਲੰਤ ਨੀਰ ਬੇਗਾ ਕਰੰਤ, ਪਾਣੀ ਜੀ ਕਰਦੇ ਆ ਪਾਣੀ ਤਾਂ ਨੂੰ ਬੜਾ ਉਛਲਦਾ ਹੈ। ਦਸ ਦਿਸਨ ਪੂਰ ਸ਼ਬਦ ਉਠੰਤ, ਦਸੋ ਦਿਸਾਂ ਕਹਿੰਦੇ ਸ਼ਬਦ ਉੱਠਣ ਕਰਕੇ ਉਹ ਕਹਿੰਦੇ ਪੂਰ ਕੀ ਭਰ ਗਈਆਂ, ਜਾਣੀ ਹਰ ਪਾਸੇ ਜਿਹੜਾ ਆਵਾਜ਼ਾਂ ਖੜਾਕ ਜਾ ਉਹਦੇ ਨਾਲ ਦਿਸ਼ਾ ਭਰ ਗਈਆਂ, ਹਰ ਪਾਸੇ ਆਵਾਜ਼ ਹੀ ਆਵਾਜ਼ ਹੋ ਰਹੀ ਹੈ। ਦੋਹਰਾ ਤਿੰਨੋ ਤਨ ਜਲ ਜਾਲ ਮਹਿ, ਕਹਿੰਦੇ ਤਿੰਨੇ ਸਰੀਰ ਹੈ ਬਹੁਤੇ ਜਾਲ ਕੀ ਬਹੁਤੇ ਜਾਲ ਚਲਦੇ ਵਿੱਚ, ਵਿਚਰਤ ਏਵ ਸੁਹਾਏ, ਤਿੰਨੇ ਸਰੀਰ ਜਿਹੜੇ ਆ ਪਾਣੀ ਦੇ ਵਿੱਚ ਵਿਚਰਦੇ ਆ, ਸੌਂਦੇ ਆ, ਚੰਗੇ ਸਜਦੇ। ਤ੍ਰੈ ਗਿਰ ਮੰਦਰ ਪਾਏ ਜਨ, ਕਹਿੰਦੇ ਤਿੰਨ ਜਿਹੜੇ ਪਹਾੜ ਮਦਰਾ ਚਲ ਹੈ ਉਹ ਪ੍ਰਕਰ ਕਰਕੇ, ਸਾਗਰ ਮਥ ਹੈ ਬਣਾਏ, ਜਿਹੜਾ ਸਮੁੰਦਰ ਨੂੰ ਬਣਾ ਸਵਾਰ ਕੇ ਰਿੜਕ ਰਹੇ। ਭੁਜੰਗ ਪਰਿਆਤ ਛੰਦ ਇਤ ਏਕ ਪ੍ਰਭੂ ਉਤ ਦੋਏ ਭਾਈ, ਤਾਂ ਕਹਿੰਦੇ ਇੱਕ ਪ੍ਰਭੂ ਵਿਸ਼ਨੂੰ ਜੀ ਹਨ, ਉਹਦੇ ਦੋ ਭਰਾ ਮਧੂ ਕੈਟਵ ਦੈਂਤ ਹਨ। ਰਿਸੇ ਲਾਲ ਨੇਤੰ ਸੋ ਮੁਸ਼ਟੈ ਉਠਾਈ, ਰਿਸੇ ਨਾਲ ਲਾਲ ਨੇਤਰ ਜੀ ਕੀਤੇ ਹੋਏ ਆ ਤੇ ਦੋਹਾਂ ਨੇ ਮੁੱਕੇ ਜੇ ਥਾਂ ਨੂੰ ਮੁੱਕੇ ਜੇ ਥਾਂ ਨੂੰ ਚੁੱਕੇ ਹੋਏ। ਅਰੀਲੇ ਆਰੈ ਪਾਏ ਰੂਪੈ ਅਗਾਰੇ, ਰਿਲੇ ਹਠੀਏ ਅੜਦੇ ਹਨ ਤੇ ਪੈਰ ਜਾ ਰੋ ਕੇ ਅੱਗੇ ਨੂੰ ਪੈਰ ਜਾ ਅੜਾ ਕੇ, ਭਿਰੇ ਸੁਮੁਖੇ ਸੂਰ ਬਾਂਕੇ ਜੁਝਾਰੇ, ਕਹਿੰਦੇ ਜਿਹੜੇ ਬਾਂਕੇ ਜੁਝਾਰੇ ਸੂਰ ਵੀਰ ਹੈ, ਜਾਣੀ ਚੰਗੇ ਸੂਰ ਵੀਰ ਬਹਾਦਰ ਹੈ, ਸਾਹਮਣੇ ਹੋ ਕੇ ਭਿੜੇ ਹਨ ਲੜੇ ਹਨ। ਗਹਿ ਹੱਥ ਜੋਰੈ ਮਰੋਰੈ ਮਹਾਨਾ, ਇਹ ਕਹਿੰਦੇ ਇਸ ਤਰ੍ਹਾਂ ਜੋਰ ਨਾਲ ਬਲ ਨਾਲ ਹੱਥ ਜਾ ਫੜਨੇ ਦੇ ਭਗਵਾਨ ਦਾ, ਫਿਰ ਮੁੜ ਕਹਿੰਦੇ ਉਹਨੂੰ ਕਹਿੰਦੇ ਬੜਾ ਮਰੋੜਦੇ ਹਨ। ਭਾਏ ਰੂਪ ਘੋਰੈ ਨਾ ਛੋਰੈ ਸੁਥਾਨਾ, ਕਹਿੰਦੇ ਉਹ ਲੜਦੇ ਜੰਗ ਕਰਦੇ ਭਿਆਨਕ ਰੂਪ ਵਾਲੇ ਹੋ ਰਹੇ ਆ, ਫਿਰ ਵੀ ਉਹ ਥਾਂ ਨਹੀਂ ਛੱਡਦੇ ਹਨ। ਅਰੈ ਅੰਗ ਸੋ ਅੰਗ ਮੇਲੈ ਧਕੇਲੈ, ਅੰਗ ਦੇ ਵਿੱਚ ਅੰਗ ਜਾ ਮਿਲਾ ਕੇ, ਅੰਗ ਦੇ ਲੱਤ ਵਿੱਚ ਲੱਤ ਜੀ ਫਸਾ ਕੇ, ਕਹਿੰਦੇ ਅੜਦੇ ਅਤੇ ਧਕੇਲੈ ਧੱਕਦੇ ਹਨ ਇੱਕ ਦੂਸਰੇ ਨੂੰ। ਚਪੇਟੈ ਹਤੈ ਦੰਡ ਠੋਕੈ ਸੋ ਪੇਲੈ, ਇਸੇ ਤਰ੍ਹਾਂ ਇੱਕ ਦੂਸਰੇ ਦੇ ਚਪੇੜਾਂ ਥੱਪੜ ਮਾਰਦੇ ਥੱਪੜ ਮਾਰਦੇ ਹਨ, ਬੜੇ ਇਸੇ ਤਰ੍ਹਾਂ ਜਿਹੜੇ ਡੋਲੇ ਉਹਨੂੰ ਠੋਕਦੇ ਵਜਾਉਂਦੇ ਹਨ ਤੇ ਦਬਾਉਂਦੇ ਹਨ। ਤਪੇ ਤੇਜ ਤੇ ਕ੍ਰੋਧ ਜਾਗੇ ਜਿਨੋ ਕੇ, ਕਹਿੰਦੇ ਤੇਜ ਨਾਲ ਕਹਿੰਦੇ ਤਪੇ ਹੋਏ ਹੈ ਤੇ ਕ੍ਰੋਧ ਜਿਨ੍ਹਾਂ ਨੂੰ ਜਾਗਿਆ ਹੋਇਆ ਕ੍ਰੋਧ ਆਇਆ ਹੋਇਆ। ਕਰੈ ਘਾਵ ਲਾਗੈ ਸਰੀਰੰ ਤਿਨੋ ਕੇ, ਜਖਮ ਵਾਰ ਕਰਦੇ ਹਨ ਉਹਨਾਂ ਦੇ ਸਰੀਰਾਂ ਤੇ ਲੱਗ ਰਹੇ ਹਨ। ਕਈ ਕੋਸ਼ ਲਓ ਖੇਤ ਮੈਦਾਨ ਪਾਇਓ, ਇਸ ਤਰ੍ਹਾਂ ਕੋਈ ਕੋਹਾਂ ਤੱਕ ਜਿਹੜਾ ਇਹ ਮੈਦਾਨਾ ਜੰਗ ਪਾਇਆ, ਮੈਦਾਨਾ ਜੰਗ ਸ਼ੁਰੂ ਹੋਇਆ ਕੋਈ ਕੋਹਾਂ ਦੇ ਥਾਂ। ਫਿਰ ਬੀਚ ਨੀਰੰ ਸੋ ਸ਼ਬਦੰ ਉਠਾਇਓ, ਤਿੰਨੇ ਕਹਿੰਦੇ ਪਾਣੀ ਵਿੱਚ ਹੀ ਬੜਾ ਭਾਰੀ ਆਵਾਜ਼ਾਂ ਖੜਾਕਾ ਜਾ ਉਠਾਉਂਦੇ ਹੋਏ ਫਿਰ ਰਹੇ ਹੈ, ਘੁੰਮ ਰਹੇ। ਜੁਟੇ ਧਰਮ ਜੁਦੰ ਵਿਰੁੱਧੰ ਵਿਸਾਲੇ, ਇਸ ਤਰ੍ਹਾਂ ਧਰਮ ਦੇ ਜੰਗ ਵਿੱਚ ਜੁਟੇ ਜੁਟੇ ਜੁੜੇ ਹੋਏ ਆ, ਵਿਸ਼ੇਸ਼ ਕਰਕੇ ਕਹਿੰਦੇ ਵਿਰੁੱਧੇ ਰੁਕੇ ਹੋਏ ਹੈ। ਤਕੈ ਮਾਰਬੇ ਕੋ ਫਿਰੈ ਆਲ ਬਾਲੇ, ਭਗਵਾਨ ਵਿਸ਼ਨੂੰ ਨੂੰ ਮਾਰਨ ਵਾਸਤੇ ਤੱਕਦੇ ਇਰਦ ਗਿਰਦ ਫਿਰਦੇ ਹੈ। ਹਰੇ ਕਿਸਾਨ ਚਟਾਕ ਦਾ ਕੇ ਚਪੇੜ ਮਾਰਦੇ, ਲੱਫੜ ਮਾਰਦੇ, ਜਿਹੜੀ ਮੁੱਕੀ ਜੀ ਮੁੱਕਾ ਜਾ ਤਾਂ ਨੂੰ ਚੁੱਕਦੇ ਮਾਰਨ ਲਈ। ਕਰੈ ਘਾਤ ਜੋਧੇ ਸਹਿ ਕਾਵ ਅੰਗੇ, ਜਿਹੜੇ ਜੋਧੇ ਹੈ ਕਹਿੰਦੇ ਇੱਕ ਦੂਸਰੇ ਤੇ ਵਾਰ ਮਾਰਨਾ ਕਰਦੇ, ਉਧਰੋਂ ਕਹਿੰਦੇ ਵਾਰ ਅੰਗਾਂ ਤੇ ਸਹਾਰਦੇ ਹਨ। ਤਰੇ ਉਪਰ ਤਰੈ ਉਪਰੇ ਤਿਰ ਜੱਗੇ ਦਾਵ ਖੇਲੈ, ਕਿਤੇ ਤਨੇ ਹੇਠਾਂ ਹੋ ਜਾਂਦੇ, ਕਿਤੇ ਉੱਪਰ ਨੂੰ ਹੋ ਜਾਂਦੇ, ਕਿਤੇ ਤਿਰ ਜੱਗੇ ਟੇਢੇ ਜੇ ਬਿੰਗੇ ਟੇਢੇ ਜੇ ਹੋ ਜਾਂਦੇ ਹਨ, ਦਾ ਖੇਲਦੇ ਹਨ। ਫਿਰੈ ਦਾਹਨੇ ਬਾਮ ਬਿਹੂਨ ਪੇਲੈ, ਕਿਤੇ ਸੱਜੇ ਪਾਸੇ ਫਿਰਦੇ, ਕਿਤੇ ਖੱਬੇ ਤਰਫ ਨੂੰ ਫਿਰਦੇ ਹਨ, ਇਉਂ ਬਾਹਾਂ ਨੂੰ ਪੇਲੈ ਕੀਏ ਦਬਾਉਂਦੇ ਹਨ। ਕਹਾਂ ਲਾ ਕਹਾਂ ਕੋਏ ਕਾ ਮੈਂ ਸੋ ਬੁੱਧੰ, ਕਹਿੰਦੇ ਜਿਹੜਾ ਵਿਸ਼ਨੂੰ ਦਾ ਤੇ ਮਧੁਕਰ ਦੰਤਾਂ ਦਾ ਜਿਹੜਾ ਜੰਗ ਜੁੱਦ ਹੋਇਆ, ਕਿੱਥੋਂ ਤੀਕਰ ਕੋਈ ਕਹਿ ਦੇਵੇ ਤੇ ਕਿਸੇ ਦੇ ਕਹਿਣ ਵਿੱਚ ਕਿੰਨੀ ਕੁ ਸੁੱਧ ਬੁੱਧੀ ਹੈਗੀ। ਭਿੜਿਓ ਭੇਡ ਭਾਰੋ ਭਇਓ ਪੂਰ ਜੁਦਮ, ਇਸ ਤਰ੍ਹਾਂ ਕਹਿੰਦੇ ਭਾਰੀ ਭੇਡ ਭਿੜਿਆ, ਭਾਰੀ ਜੰਗ ਕਹਿੰਦੇ ਹੋਇਆ ਹੈ, ਤੇ ਬੜਾ ਭਿਆਨਕ ਜੰਦ, ਬਹੁਤਾ ਭੇਡ ਭਾਰੀ ਹੋਇਆ ਹੈ, ਬੜਾ ਭਿਆਨਕ ਜੰਦ ਹੋਇਆ ਹੈ। ਸਵਈਆ ਸੰਮਤ ਪੰਚ ਸਹੰਸਰ ਬਿਤੇ ਜਬ, ਜਦੋਂ ਕਹਿੰਦੇ ਇਸ ਤਰ੍ਹਾਂ ਕਹਿੰਦੇ ਘੁਲਦਿਆਂ ਆਪੋ ਵਿੱਚ ਹੀ ਲੜਦਿਆਂ ਭਿੜਦਿਆਂ 5000 ਸਾਲ ਬੀਤ ਗਿਆ। ਹਾਰ ਨਹੀਂ ਕਿਸ ਹੂੰ ਦਿਸ਼ਮਾਨੀ, ਕਿਸੇ ਤਰਫੋਂ ਕਿਸੇ ਨੇ ਹਾਰ ਨੀ ਮੰਨੀ, ਨਾ ਮਧੂ ਕੈਟ ਹਾਨਾ ਨੇ, ਨਾ ਇਧਰ ਵਿਸ਼ਨੂੰ ਨੇ ਹਾਰ ਮੰਨੀ। ਸ੍ਰੀ ਪ੍ਰਭ ਨੇ ਤਬ ਕੀਨ ਵਿਚਾਰਨ, ਤਦੋਂ ਕਹਿੰਦੇ 5000 ਸਾਲ ਘੁਲਦੇ ਤੋਂ ਬਾਅਦ ਫਿਰ ਭਗਵਾਨ ਵਿਸ਼ਨੂੰ ਨੇ ਇਉਂ ਵਿਚਾਰਨਾ ਕੀਤਾ ਵੀ ਇਉਂ ਤਾਂ ਨੀ ਇਹਨਾਂ ਨੇ ਸਕਣਾ ਹੋਰ ਕੁਛ ਕਰੀਏ। ਤੂਰਨ ਪ੍ਰੇਰ ਦਈ ਇਮ ਬਾਨੀ, ਉਸੇ ਵੇਲੇ ਜਿਹੜੀ ਕਹਿੰਦੇ ਸ੍ਰਸਤੀ ਹੈ ਸਾਰਦਾ ਨੂੰ ਆਪਣੀ ਮਾਇਆ ਨੂੰ ਪ੍ਰੇਰ ਦਿੱਤਾ ਵੀ ਤੂੰ ਇਹਨਾਂ ਦੇ ਮਨ ਨੂੰ ਪ੍ਰੇਰ। ਦੈਤਨ ਬੀਚ ਪ੍ਰਵੇਸ਼ ਪਈ, ਕਹਿੰਦੇ ਭਗਵਾਨ ਦੀ ਜਿਹੜੀ ਮਾਇਆ ਹੈ ਸਾਰਦਾ ਕਹਿੰਦੇ ਦੋਵੇਂ ਦੈਂਤਾਂ ਦੇ ਸਰੀਰ ਦੇ ਵਿੱਚ ਪ੍ਰਵੇਸ਼ ਹੋ ਗਈ। ਪਰਮਾਏ ਦਈ ਮਤ ਇਉਂ ਤਾਂ ਬਿਠਾਨੀ, ਇਹਨਾਂ ਦੀ ਅਕਲ ਮਤ ਕਹਿੰਦੇ ਪਰਮਾ ਦਿੱਤੀ ਹੈ, ਤਿਉਂ ਇਹਨਾਂ ਨੇ ਫਿਰ ਧਾਰਨ ਕੀਤੀ ਆ ਮਿਥੀ ਹੈ। ਦਵੈ ਹਮ ਵੀਰ ਬਲੀ ਵੱਡ ਹੈ, ਦੇਖੋ ਅਸੀਂ ਦੋ ਸੂਰਵੀਰ ਬੜੇ ਭਾਰੇ ਬਲੀ ਹੈਗੇ ਹਾਂ। ਇਹ ਏਕਲ ਧੀਰ ਮਹਾ ਅਭਿਮਾਨੀ, ਇਕੱਲਾ ਹੈ ਧੀਰ ਜਵਾਨ ਬੜਾ ਅਭਿਮਾਨੀ ਹੰਕਾਰੀ, ਮਨ ਮੋਹਨ ਤੋਹ ਸਰੂਪ ਮਹਾ, ਮਨ ਨੂੰ ਮੋਹਣ ਵਾਲਾ ਹੈ ਵੀ ਤੇਰਾ ਬੜਾ ਸਰੂਪ। ਅਤ ਯੁੱਧ ਕਰਿਓ ਅਦ ਕਹਿ ਕਸਮਾਨਾ, ਮਨ ਨੂੰ ਮੋਹਣ ਵਾਲੇ ਤੇਰਾ ਸਰੂਪ ਬੜਾ ਹੈ, ਤੂੰ ਬੜਾ ਸਾਡੇ ਨਾਲ ਜਿਹੜਾ ਜੰਗ ਯੁੱਧ ਕੀਤਾ ਹੈ ਘਮਸਾਨ ਦਾ। ਹਮ ਰੀਜ ਰਹੇ ਤਵ ਪ੍ਰਕਰਨ ਕੋ ਪਿਖ, ਤੇਰਾ ਵੀ ਜਿਹੜਾ ਪ੍ਰਾਪ ਕੰਗਾ ਬਲ ਹੈ ਨਾ ਉਹਨੂੰ ਦੇਖ ਤੂੰ ਕਿ ਅਸੀਂ ਤੇਰੇ ਤੇ ਹੁਣ ਰੀਜ ਰਹੇ ਖੁਸ਼ ਹੋ ਰਹੇ। ਭਾਂਤ ਅਨੇਕ ਸੋ ਬੁੱਧ ਤੈ ਠਾਨਾ, ਕਹਿੰਦੇ ਆਪਣੀ ਬੁੱਧੀ ਦੇ ਨਾਲ ਅਨੇਕਾਂ ਤਰ੍ਹਾਂ ਦੇ ਨਾਲ ਸਾਡੇ ਨਾਲ ਜੰਗ ਯੁੱਧ ਕੀਤਾ ਤੇ ਸਾਨੂੰ ਖੁਸ਼ ਕਰ ਲਿਆ। ਤੁਝ ਸੰਗ ਨਾ ਜੰਗ ਉਹ ਰੰਗ ਕਰੈ, ਵੀ ਨੀਲੇ ਰੰਗ ਵਾਲੇ ਸਰੀਰ ਵਾਲੇ ਹੁਣ ਤੇਰੇ ਨਾਲ ਅਸੀਂ ਜਿਹੜਾ ਉਤਸ਼ਾਹ ਹੁਣ ਜੰਗ ਦਾ ਨਹੀਂ ਕਰ ਰਹੇ ਹਾਂ। ਅਬ ਹੋਏ ਨਿਸੰਗ ਉਤੰਗ ਮਹਾਨਾ, ਮਹਾਨ ਉੱਚੇ ਅੰਗਾਂ ਵਾਲੇ ਹੁਣ ਤੂੰ ਨਿਸੰਗ ਹੋ ਜਾ, ਨਿਡਰ ਹੋ ਜਾ। ਚਿੱਤ ਚਾਹਤ ਹੈ ਕੁਛ ਦੇਵਨ ਕੋ, ਵੀ ਨੀਲੇ ਰੰਗ ਵਾਲੇ ਵਿਸ਼ਨੂੰ ਤੈਨੂੰ ਅਸੀਂ ਕੁਝ ਨਾ ਕੁਝ ਦਿਆ ਚਾਹੁੰਦੇ ਆ, ਤੂੰ ਮੰਗ ਲੈ। ਅਬ ਬਾਂਛਤ ਜਾਂਚ ਲੀਏ ਬਰਦਾਨਾ, ਜਿਹੜਾ ਤੁਹਾਨੂੰ ਮਨ ਭਾਉਂਦਾ ਬਰ ਹੈ ਉਹ ਕਹਿੰਦੇ ਸਾਥੋਂ ਮੰਗ ਲੈ, ਮੰਗ ਕੇ ਲੈ ਲੈ। ਸ੍ਰੀ ਭਗਵਾਨ ਸੋ ਜਾਨ ਮਹਾਨ, ਇਸ ਤਰ੍ਹਾਂ ਕਹਿੰਦੇ ਸਵਾਏ ਭਗਵਾਨ ਜੋ ਭਗਵਾਨ ਜੀ ਉਹਨਾਂ ਨੇ ਜਾਣ ਕਰਕੇ, ਭਨਿਓ ਸਿਰਦਾਨ ਅਬੈ ਕਰ ਹਰ ਦੀ ਜੈ। ਭਗਵਾਨ ਨੇ ਆਖਿਆ ਵੀ ਜੇ ਸਾਨੂੰ ਤੁਸੀਂ ਦੇਣਾ ਹੀ ਹੈ ਤੇ ਫਿਰ ਦੋਵੇਂ ਜਣੇ ਆਪਣੇ ਸਿਰ ਦਾ ਦਾਨ ਦੇ ਦੇਵੋ। ਸਾਚ ਕਰੋ ਬਚ ਆਪਨ ਕੋ, ਆਪਣਾ ਜਿਹੜਾ ਬਚਨ ਕੀਤਾ ਵੀ ਮਨ ਮੂੰਹ ਮੰਗਿਆ ਦੇਵਾਂਗੇ। ਕਹਿੰਦੇ ਦੋਵੇਂ ਸਿਰ ਦੇ ਕੇ ਆਪਣਾ ਬਚਨ ਸੱਚਾ ਕਰ ਦੇਵੋ। ਅਬਨਾਸ ਵੱਡੇ ਜਸ ਕੋ ਬਰ ਲੀ ਜੈ। ਨਾਸ ਤੋਂ ਰਹਿਤ ਰਹਿ ਹੁਣ ਨਾਸ ਤੋਂ ਰਹਿਤ ਜਿਹੜਾ ਬੜਾ ਭਾਰੀ ਜਸ ਰੂਪੀ ਬਰ ਲੈ ਲਈਏ। ਯਾ ਬਿਨ ਚਾਹੇ ਨਾ ਮੋਹ ਕਛੂ, ਕਹਿੰਦੇ ਤੁਹਾਡੇ ਦੋ ਸਿਰਾਂ ਤੋਂ ਬਗੈਰ ਹੋਰ ਸਾਨੂੰ ਕੋਈ ਚਾਹਨਾ ਹੈ ਨਹੀਂ ਹੈ। ਜਿਸ ਤੇ ਤੁਮ ਕੋ ਕਿਮ ਜਾਚਨ ਕੀ ਜੈ, ਤੁਹਾਡੇ ਪਾਸੋਂ ਵੀ ਅਸੀਂ ਕਿਵੇਂ ਕੋਈ ਮੰਗ ਕਰੀਏ। ਦੋ ਸਿਰਾਂ ਦੀ ਲੋੜ ਹੈ, ਹੋਰ ਨਹੀਂ ਕੋਈ ਜਾਚਨਾ। ਕੀਰਤ ਜਾਂ ਬਿਸ ਤੀਰਤ ਹੈ, ਕਹਿੰਦੇ ਕੀਰਤੀ ਤਾਂ ਇਸ ਸੰਸਾਰ ਦੇ ਵਿੱਚ ਉਹੀ ਦੀ ਫੈਲਦੀ ਹੈ। ਨਿਤ ਜੀਵਤ ਥੀਵਤ ਅੰਮ੍ਰਿਤ ਪੀ ਜੈ, ਹਮੇਸ਼ਾ ਜੀਂਦਾ ਹੈ, ਜੀਵਨ ਦਾ ਥਿੰਕ ਹੁੰਦਾ ਹੈ, ਹਮੇਸ਼ਾ ਜਸ ਰੂਪੀ ਅੰਮ੍ਰਿਤ ਨੂੰ ਪੀਂਦਾ। ਤੁਸੀਂ ਪੀਏ ਵੀ ਸੀਸ ਦੇ ਕੇ। ਮਤ ਕੈਟ ਬਦੈਤ ਉਬੈ ਬਡ ਬੀਰਜ, ਜਿਹੜੇ ਮਤੂ ਤੇ ਕੈਟ ਬਦੈਤ ਦੋਵੇਂ ਬੜੇ ਭਾਰੀ ਬੀਰਜ ਬਲ ਵਾਲੇ ਹੈ। ਧੀਰਜ ਧਾਰੀਏ ਬਾਂਕ ਉਚਾਰਾ, ਧੀਰਜ ਧਾਰ ਕੇ ਭਗਵਾਨ ਵਿਸ਼ਨੂੰ ਨੇ ਉਹਨਾਂ ਨੇ ਬਚਨ ਕਿਹਾ। ਜਲਹੀਨ ਜਹਾਂ ਥਲ ਤਾਂ ਤਨ ਉਪਰ, ਕਹਿੰਦੇ ਜਿੱਥੇ ਪਾਣੀ ਹੈ ਨੀ, ਪਾਣੀ ਤੋਂ ਰਹਿਤ ਥਾਂ ਖੁਸ਼ਕ ਥਾਂ ਉਸਦੇ ਥਲੇ ਉਪਰ। ਸੀਸ ਟਕਾਏ ਕੈ ਲੇਹ ਉਤਾਰਾ, ਜਿੱਥੇ ਪਾਣੀ ਹੈ ਨੀ ਉਹਦਾ ਸਰ, ਉੱਥੇ ਸਾਰਾ ਸਿਰ ਜਾ ਟਕਾ ਕੇ ਤੁਸੀਂ ਲਾ ਲਓ, ਵੱਢ ਲਓ। ਕਹਿ ਬਾਕ ਦਿਓ ਨਹਿ ਕੂਰ ਕਰਾਂ ਤੇ, ਤੈਨੂੰ ਅਸੀਂ ਬਚਨ ਕਹਿ ਦਿੱਤਾ, ਅਸੀਂ ਹੁਣ ਝੂਠਾ ਨਹੀਂ ਕਰਾਂਗੇ। ਪੂਰਨ ਹੋਏ ਸੋ ਪਰਣ ਹਮਾਰਾ, ਸਾਡਾ ਪਰਣ ਕੀਤਾ ਨਾ ਉਹ ਪੂਰਾ ਹੋ ਜਾਏਗਾ, ਵੀ ਖੁਸ਼ਕ ਜਗ੍ਹਾ ਤੇ ਸਾਡਾ ਸਿਰ ਵੱਢ ਲਏਗੇ। ਜਸ ਜੀਵਨ ਹੈ ਧਨ ਧੀਵਨ ਹੋਵੇ, ਕਹਿੰਦੇ ਜਸ ਜੀਵਨ ਹੈ ਧਨ ਥੀਵਨ ਹੋਵੇ, ਉਹਦਾ ਉਹਦਾ ਜਿਹੜਾ ਉਹਦਾ ਜਸ ਸਹਿਤ ਜਾਣਾ ਹੁੰਦਾ ਹੈ, ਉਹਦਾ ਤੰਤਾ ਸਹਿਤ ਹੋਣਾ ਹੁੰਦਾ ਹੈ। ਲਿਹ ਸੀਸ ਕਰੋ ਨਹਿ ਆਪ ਅਵਾਰਾ, ਸੀਸ ਰਹਿ ਲਓ ਹੁਣ, ਤੁਸੀਂ ਕੋਈ ਦੇਰੀ ਨਾ ਕਰੋ ਜੀ, ਢਿੱਲ ਮੱਠ ਨਾ ਕਰੋ ਜੀ। ਜਗਨਾਥ ਨਾਰਾਇਣ ਸ੍ਰੀ ਪਰਸ਼ੋਤਮ, ਜਗਤ ਦੇ ਮਾਲਕ ਨਰਾਂ ਨਰਾਂ ਵਿੱਚ ਆਏ, ਨਿਰਣ ਸੁਭਾਏ ਮਨ ਉੱਤਮ ਪੁਰਸ਼ਾਂ ਵਿੱਚੋਂ। ਯੋ ਸੁਨ ਬਾਕ ਉਪਾਏ ਵਿਚਾਰਾ, ਇਸ ਤਰ੍ਹਾਂ ਕਹਿੰਦੇ ਮਧੂ ਕੈਟ ਦੈਂਤਾਂ ਦੇ ਬਚਨਾਂ ਨੂੰ ਸੁਣ ਕੇ ਉਹਨਾਂ ਨੂੰ ਮਾਰਨ ਦਾ ਉਪਰਾਲਾ ਹੀਲਾ ਸੋਚਿਆ ਵਿਚਾਰਿਆ। ਨਿਜ ਆਸਨ ਕੋ ਕਰ ਕੇ ਜਲ ਉੱਪਰ, ਉਸ ਵੇਲੇ ਫਿਰ ਆਪਣਾ ਜਿਹੜਾ ਆਸਨ ਹੈ ਪਾਣੀ ਦੇ ਉੱਪਰ ਹੀ ਕਰਕੇ, ਜਾਣੀ ਸਰੀਰ ਪਾਣੀ ਦੇ ਉੱਪਰ ਵੱਡਾ ਸਾਰਾ ਚੌਂਕੜਾ ਜਾ ਮਾਰ ਕੇ ਬੈਠ ਗਏ ਕਰਕੇ ਵਿਸਤਾਰਾ, ਆਪਣੇ ਸਰੀਰ ਦਾ ਬਹੁਤ ਵੱਡਾ ਫੈਲਾ ਜਾ ਕਰਕੇ ਕਹਿੰਦੇ ਬੈਠ ਗਏ। ਤਬ ਦੈਤ ਕੋ ਉਰੂ ਦਿਖਾਵਨ ਕੀਨਸ, ਵੱਡਾ ਸਾਰਾ ਕਹਿੰਦੇ ਅੱਠ ਕੋਹਾਂ ਤੱਕ ਤਬਲ ਬਾਜ ਹੈ, ਬਾਕੀ ਗੋਡੇ ਇਸ ਤਰ੍ਹਾਂ ਬਾਹਾਂ 48 ਕੋਹ ਤੱਕ ਕਹਿੰਦੇ ਉਹ ਸਰੀਰ ਦਿਖਾਇਆ ਵਧਾ ਕੇ। ਉਸ ਵੇਲੇ ਕਹਿੰਦੇ ਜਿਹੜੇ ਨਵੇਂ ਦੈਂਤ ਉਹਨਾਂ ਨੂੰ ਆਪਣੇ ਪੱਟਾਂ ਵਾਲਾ ਸਥਾਨ ਜਾ ਦਿਖਾਇਆ ਵੀ ਇੱਥੇ ਕੋਈ ਪਾਣੀ ਪੂਣੀ ਹੈ ਨਹੀਂ ਹੈ। ਥਲ ਨਾ ਜਲ ਲੇਹ ਨਿਹਾਰਾ, ਕਹਿੰਦੇ ਪਾਣੀ ਤੋਂ ਬਗੈਰ ਥਾਂ ਹੈ ਖੁਸ਼ਕ, ਤੇ ਇਹ ਵੀ ਤੁਸੀਂ ਦੇਖ ਲਓ। ਤਬ ਗਰੀਬ ਨੇ ਸੀਸ ਉਤਾਰਨ ਮੇ, ਹਾਂ ਤੁਹਾਡੇ ਕਹਿੰਦੇ ਕਰਤੋਂ ਤੋਂ ਸਿਰ ਉਤਾਰਨ ਦੇ ਵਿੱਚ, ਹੋਏ ਸਾਚ ਕਹਿਓ ਜਸ ਪਾਏ ਉਦਾਰਾ, ਸੱਚ ਹੋ ਜਾਏਗਾ ਇਸ ਤਰ੍ਹਾਂ ਬੜਾ ਭਰੀ ਸੇਸ਼ ਜਸ ਪਾਓਗੇ। ਕੁੰਡਲ ਤੇ ਮੁਖ ਮੰਡਲ ਸੋਭਤ, ਕੁੰਡਲਾ ਕਰਕੇ ਜਿਹੜਾ ਗੋਲਾਕਾਰ ਚਿਹਰਾ ਬੜਾ ਸੋਹਣਾ ਹੈ। ਸੀਸ ਕਰੀਟ ਰਹਿਓ ਚਮਕਾਈ, ਸਿਰ ਤੇ ਜਿਹੜਾ ਸੀਸ ਕੀ ਕਰੀਟ ਕਰੀਟ ਕੇ ਮੁਗਟ ਚਮਕ ਵਧ ਰਿਹਾ ਚਮਕ ਰਿਹਾ ਹੈ। ਆਨ ਧਰਿਓ ਪ੍ਰਭ ਕੇਰ ਉਰੂ ਪਰ, ਆਵਤ ਸਵੇਰੇ ਕਹਿੰਦੇ ਦੋਵੇਂ ਦੈਂਤਾਂ ਨੇ ਆਪਣੇ ਜਿਹੜਾ ਸਿਰ ਜੇ ਹੈ ਉਹ ਭਗਵਾਨ ਦੇ ਪੱਟਾਂ ਉੱਪਰ ਲਿਆ ਰੱਖੇ ਹਨ। ਪੂਰਨ ਪ੍ਰਣ ਕੀ ਚੌਪ ਵਡਾਈ, ਆਪਣਾ ਜਿਹੜਾ ਪ੍ਰਣ ਕੀਤਾ ਪੂਰਾ ਕਰਦੇ ਹੋ, ਚਾਉਤ ਸ਼ਾਉਤ ਸ਼ਾਹ ਵਧਾਇਆ ਹੋਇਆ। ਔਰ ਸਰੀਰ ਪਰਿਓ ਜਲ ਉੱਪਰ, ਬਾਕੀ ਜਿਹੜਾ ਦੈਂਤਾਂ ਦਾ ਸਰੀਰ ਹੈ ਕਹਿੰਦੇ ਉਹ ਸਾਰਾ ਪਾਣੀ ਦੇ ਉੱਪਰ ਹੀ ਪਿਆ ਹੋਇਆ ਹੈ। ਦੀਨੇ ਪਸਾਰ ਕੇ ਹੱਥ ਰੂਪਾਈ, ਆਪਣੇ ਹੱਥ ਜੇ ਜੇ ਪੈਰ ਜੇ ਪਾਣੀ ਉੱਪਰ ਹੀ ਪਸਾਰ ਦਿੱਤੇ, ਫੈਲਾ ਦਿੱਤੇ, ਜਿਹੜਾ ਸਿਰ ਹੈ ਉਹ ਪੱਟਾਂ ਤੇ ਰੱਖ ਦਿੱਤਾ। ਯਾ ਮਤ ਕੈਟਵ ਦੈਤ ਦੋ ਦੋ, ਇਸ ਤਰ੍ਹਾਂ ਕਹਿੰਦੇ ਦੋਵੇਂ ਜਿਹੜੇ ਮਧੂ ਤੇ ਕੈਂਟ ਵਧੈਤ ਹਨ। ਮਨ ਪਾਵਨ ਤੇ ਦੀਏ ਦਾਨ ਮਹਾਈ, ਕਹਿੰਦੇ ਮਨ ਇਹਨੂੰ ਮਨ ਪਾਵਨ ਤੇ ਦੀਏ ਦਾਨ ਬਹਾਈ, ਮਨ ਨੂੰ ਪਵਿੱਤਰ ਕਰਨ ਵਾਸਤੇ ਮਹਾਨ ਦਾਨ ਦੇ ਦਿੱਤਾ। ਸ੍ਰੀ ਜਗਨਨਾਥ ਉਬਾਰ ਕੇ ਹੱਥ, ਉਸ ਵੇਲੇ ਕਹਿੰਦੇ ਜਗਤ ਦੇ ਮਾਲਕ ਭਗਵਾਨ ਵਿਸ਼ਨੂੰ ਨੇ ਹੱਥ ਨੂੰ ਤਾਂ ਜਾ ਚੁੱਕ ਕੇ ਉਬਾਰ ਕੇ, ਸੋ ਚੱਕਰ ਸੰਭਾਲ ਹਜ਼ਾਰ ਹੈ ਆਰਾ, ਸੁਦਰਸ਼ਨ ਚੱਕਰ ਸੰਭਾਲਿਆ ਜਿਹੜਾ ਹਜ਼ਾਰਾਂ ਅਰਗੇ ਹਜ਼ਾਰ ਆਰੇ ਵਰਗਾ ਤਿੱਖਾ ਹੈ। ਦੈਤਨ ਕੋ ਸਿਰ ਕਾਟ ਦਿਓ, ਸੁਦਰਸ਼ਨ ਚੱਕਰ ਜਾ ਚਲਾ ਕੇ ਕਹਿੰਦੇ ਦੋਹੇ ਦਿਨ ਦਾ ਸਿਰ ਲਾ ਦਿੱਤਾ। ਜਿਨ ਕੋ ਧਰ ਭੀਮ ਪਰਿਓ ਵਿਸਤਾਰਾ, ਦੈਂਤਾਂ ਦਾ ਜਿਹੜਾ ਕਹਿੰਦੇ ਸਰੀਰ ਦਾ ਜਿਹੜਾ ਤੜ ਜਾ ਬੜਾ ਭਿਆਨਕ ਇਧਰ ਉਧਰ ਫੈਲਿਆ ਪਿਆ ਦੂਰ ਤੱਕ। ਪੂਰਨ ਕੀਨ ਮਨੋਰਥ ਸ੍ਰੀ ਪ੍ਰਭ, ਕਹਿੰਦੇ ਦੋਵਾਂ ਦੈਂਤਾਂ ਦੇ ਸਿਰ ਨੂੰ ਲੈ ਕੇ ਭਗਵਾਨ ਵਿਸ਼ਨੂੰ ਨੇ ਆਪਣੇ ਮਨ ਦਾ ਸੰਕਲਪ ਪੂਰਾ ਕੀਤਾ। ਤਾ ਤਨ ਤੇ ਜਬ ਸੀਸ ਉਤਾਰਾ, ਜਦੋਂ ਕਹਿੰਦੇ ਉਹਨਾਂ ਦੇ ਸਰੀਰ ਤੋਂ ਆਪਣਾ ਜਿਹੜਾ ਸਿਰ ਲਾ ਦਿੱਤਾ। ਪੰਕਜ ਆਸਨ ਕੋ ਕਰ ਸਾਸਨ, ਉਸ ਵੇਲੇ ਕਹਿੰਦੇ ਜਿਹੜਾ ਪੰਕਜ ਆਸਨ ਕਵਲ ਤੇ ਆਸਨ ਲਾਈ ਬੈਠਾ ਬ੍ਰਹਮਾ ਸੀ ਉਹਨੂੰ ਕਹਿੰਦੇ ਸਾਸਨ ਦਿੱਤਾ ਤੇਰੇ ਹੌਸਲਾ ਦਿੱਤਾ ਹੈ। ਜੋ ਤਵ ਕੰਟਕ ਸੰਕਟ ਹਾਰਾ, ਤੇਰਾ ਕਹਿੰਦੇ ਦੁਖਦਾਈ ਕੁਛ ਦੁੱਖ ਸੀ ਉਹ ਕਹਿੰਦੇ ਜਿਹੜਾ ਤੈਨੂੰ ਕੰਟਕ ਦੁੱਖ ਦੇਣ ਵਾਲੇ ਸੀ ਨਾ ਉਹਨਾਂ ਦਾ ਦੁੱਖ ਤੇਰਾ ਵੀ ਨਾਸ ਕਰਤਾ, ਦੋਹੇ ਮਾਰ ਮੁਕਾਏ। ਚੀਕਨ ਤਾ ਨਿਕਸੀ ਤਿੰਨ ਭਾਲ ਤੇ, ਕਹਿੰਦੇ ਸੁਦਰਸ਼ਨ ਚੱਕਰ ਚਲਾਇਆ ਉਹਨਾਂ ਦੇ ਕਹਿੰਦੇ ਮੱਥੇ ਦੇ ਵਿੱਚੋਂ ਜਿਹੜੀ ਕਹਿੰਦੇ ਚਿਕਨਾਈ ਜੀ ਨਿਕਲੀ, ਉੱਪਰ ਨੀਰ ਰਹੀ ਤਰ ਛਾਈ, ਸਾਰੀ ਪਾਣੀ ਦੇ ਉੱਪਰ ਹੇਠਾਂ ਤਾਂ ਕਹਿੰਦੇ ਛਾ ਰਹੀ ਹੈ ਫੈਲ ਰਹੀ ਹੈ। ਤਾਹੀ ਤੇ ਹੋਤ ਭਈ ਧਰਨੀ, ਉਹ ਕਹਿੰਦੇ ਜਿਹੜੀ ਮੱਥੇ ਵਿੱਚੋਂ ਚਿਕਨਾਈ ਜੀ ਨਿਕਲੀ ਚਿੱਟੀ ਮਿੱਝ ਜੀ ਨਿਕਲੀ ਉਹਦੇ ਨਾਲ ਕਹਿੰਦੇ ਇਹ ਧਰਤੀ ਹੋ ਗਈ। ਜਗਦੀਸ਼ ਕਲਾ ਨਿਜ ਤੇ ਠਹਿਰਾਈ, ਜਗਤ ਦੇ ਮਾਲਕ ਵਿਸ਼ਨੂੰ ਨੇ ਆਪਣੀ ਸ਼ਕਤੀ ਨਾਲ ਕਹਿੰਦੇ ਉਹ ਮਿਝ ਨੂੰ ਧਰਤੀ ਪਾਣੀ ਉੱਪਰ ਟਿਕਾਇਆ। ਆਸਨ ਕੇ ਤਰ ਅਰ ਆਸਨ ਕੇ ਤਰ ਮੇਦ ਨਹੀਂ, ਪਰ ਜਿੱਥੇ ਭਗਵਾਨ ਵਿਸ਼ਨੂੰ ਨੇ ਆਪਣਾ ਆਸਨ ਲਾਇਆ ਵੱਡਾ ਸਾਰਾ ਚੌਂਕੜਾ ਅੱਠ ਕੋਹਾਂ ਤੱਕ ਮਾਰਿਆ ਸੀ ਉਹਦੇ ਹੇਠ ਕਹਿੰਦੇ ਮਿਝ ਉਹਨਾਂ ਦੀ ਨਹੀਂ ਗਈ ਹੈ। ਪਾਵਨ ਆਹੀ ਤੇ ਭੀ ਅਧਿਕਾਰਾ, ਮਹਾਰਾਜ ਪ੍ਰਸੰਗ ਦੱਸਦੇ ਆ ਵੀ ਇਸ ਤਰ੍ਹਾਂ ਇਹ ਪੁਰਾਣਾ ਵਿੱਚ ਲਿਖਿਆ ਵੀ ਇਸ ਕਰਕੇ ਥਨੇਸਰ ਦਾ ਜਿਹੜਾ ਸਥਾਨ ਬੜਾ ਪਵਿੱਤਰ ਹੈ ਵੀ ਇੱਥੇ ਦੈਂਤਾਂ ਦੀ ਮਿੱਝ ਨਹੀਂ ਹੈ, ਭਈ ਇਹ ਚੌਂਕੜੇ ਵਾਲਾ ਸਥਾਨ ਹੈ। ਹੋਏ ਅਸੀਨ ਨਾਰਾਇਣ ਕੋ ਇਮ, ਇਸ ਤਰ੍ਹਾਂ ਕਹਿੰਦੇ ਜਿਹੜੇ ਨਾਰਾਇਣ ਇੱਥੇ ਕਹਿੰਦੇ ਚੌਂਕੜਾ ਮਾਰ ਕੇ ਬੈਠੇ ਸਨ। ਤੀਰਥ ਭੇ ਇਸਮੇ ਸਮਦਾਈ, ਇਸ ਕਹਿੰਦੇ 48 ਕੋਹਾਂ ਵਿੱਚ ਹੀ ਬੜੇ ਬਹੁਤੇ ਤੀਰਥ ਹੋ ਗਏ। ਚੌਪਾਈ ਭਈ ਮੇਦ ਤੇ ਧਰਨੀ ਇਹ, ਉਹਨਾਂ ਤੋਂ ਲੈ ਕੇ ਉਹ ਦੈਂਤਾਂ ਦੀ ਮਿਝ ਕਰਕੇ ਮੇਦਨੀ ਹੋ ਗਈ, ਧਰਤੀ ਹੋ ਗਈ। ਜਾਂ ਤੇ ਨਾਮ ਮੇਦਨੀ ਕਹੇ, ਕਹਿੰਦੇ ਧਰਤੀ ਦਾ ਨਾਮ ਇੱਕ ਮੇਦਨੀ ਵੀ ਕਿਹਾ ਜਾਂਦਾ ਹੈ। ਤਿਸ ਪਿੱਛੇ ਬ੍ਰਹਮਾ ਤਪ ਕਾਲਾ, ਉਸ ਤੋਂ ਬਾਅਦ ਵੀ ਜਦੋਂ ਦੁੱਧ ਕੈਂਟ ਕੋਲ ਮਾਰ ਦਿੱਤੇ ਫਿਰ ਬ੍ਰਹਮਾ ਨੇ ਕਹਿੰਦੇ ਤਪ ਕੀਤਾ। ਲੱਖ ਸੰਮਤ ਤਪਿਓ ਵਿਸਾਲਾ ਲੱਖਾਂ ਵਰੇ ਤੱਕ ਕਹਿੰਦੇ ਭਿਆਨਕ ਤਪ ਤਪਿਆ ਮਹਾਨ ਤਪ ਕੀਤਾ ਪੁਨ ਸਭ ਇਹ ਪਰਪੰਚ ਬਣਾਇਓ ਫਿਰ ਕਹਿੰਦੇ ਆਕਾਸ਼ ਬਾਣੀ ਹੋਈ ਵੀ ਹੁਣ ਤੂੰ ਬਈ ਸ਼ਕਤੀ ਵਾਲਾ ਹੋ ਗਿਆ ਹੈ ਤੇ ਸੰਸਾਰ ਬਣਾ ਲੈ ਫਿਰ ਕਹਿੰਦੇ ਬ੍ਰਹਮਾ ਨੇ ਸੰਸਾਰ ਬਣਾਇਆ ਲੱਖਾਂ ਵਰੇ ਤਪ ਕਰਕੇ ਜੜ ਜੰਗਮ ਜੇਤਿਕ ਦ੍ਰਿਸ਼ਟਾਇਓ ਜੜ ਜੀਵ ਹੈ ਜੰਗਮ ਲੱਤਾਂ ਨਾਲ ਤੁਰਨ ਫਿਰਨ ਵਾਲੇ ਦਿਸ ਰਹੇ ਹਨ ਲੱਖ ਰਿਖ ਇਸ ਥਲ ਮਹਿ ਆਏ ਫਿਰ ਕਹਿੰਦੇ ਇਸ ਤਰ੍ਹਾਂ ਲੱਖਾਂ ਰਿਖੀ ਇਸ ਥਾਂ ਤੇ ਆਏ ਤਪ ਕੋ ਤਪ ਉੱਚੋ ਪਦ ਪਾਏ ਬੈਠ ਕੇ ਕਹਿੰਦੇ ਤਪ ਨੂੰ ਤਪ ਕਰਕੇ ਕਰ ਕਰਕੇ ਉੱਚੇ ਅਹੁਦੇ ਨੂੰ ਪਾਇਆ ਭੋ ਸੰਗਤ ਇਤਿਹਾਸ ਵਿਸਾਲਾ ਕਹਿੰਦੇ ਹੇ ਸੰਗਤ ਜੀ ਇਤਿਹਾਸ ਪੁਰਾਣਾ ਦਾ ਬਹੁਤ ਵੱਡਾ ਹੈ ਸੁਨਤ ਪਠਤ ਅਗ ਨਾਸਹ ਜਾਲਾ ਕਹਿੰਦੇ ਸੁਣਦਿਆਂ ਪੜ੍ਹਦਿਆਂ ਬਹੁਤੇ ਪਾਪ ਨਾਸ ਹੁੰਦੇ ਇਮ ਸ੍ਰੀ ਅਮਰਦਾਸ ਮੁਖ ਗਾਇਓ ਗੁਰੂ ਅਮਰਦਾਸ ਸਾਹਿਬ ਜੀ ਨੇ ਸਨੇਸਰ ਦਾ ਇਤਿਹਾਸ ਜਿਹੜਾ ਮੁਖੋਂ ਕਿਹਾ ਦਿਵਸ ਤੀਸਰੋ ਤਹਾਂ ਬਿਤਾਇਓ ਤੀਸਰਾ ਦਿਨ ਹੋਏ ਗੁਰੂ ਮਹਾਰਾਜ ਨੇ ਇੱਥੇ ਰਹਿੰਦੇ ਪੂਰਾ ਕੀਤਾ ਇਸ ਤੋਂ ਬਾਅਦ ਜਿਵੇਂ ਆਪ ਜੀ ਜਮਨਾ ਵੱਲ ਨੂੰ ਚਲ ਗਏ ਸਨ ਅਦੁੱਤੀਆ ਜਮਨ ਗਏ ਔਰ ਹਰ ਹਰ ਜਪਨ ਕੀਆ ਔਰ ਸੰਸਾਰ ਇਹ ਪ੍ਰਸੰਗ ਆਏਗਾ ਇਹ ਜਿਹੜਾ ਸਨੇਸਰ ਦਾ ਪ੍ਰਸੰਗ ਜਿਵੇਂ ਉਹ ਭਾਗਵਤ ਪੁਰਾਣ ਵਿੱਚ ਲਿਖਿਆ ਹੈ ਉਹਦਾ ਲੱਥਾ ਕਵੀ ਜੀ ਨੇ ਛੰਦਾਬੰਦੀ ਵਿੱਚ ਕੀਤਾ ਅਤੇ ਗੁਰੂ ਅਮਰਦਾਸ ਸਾਹਿਬ ਜੀ ਦੇ ਮੁੱਖ ਤੋਂ ਕਹਾ ਵੀ ਮਹਾਰਾਜ ਨੇ ਸੁਣਾਇਆ ਔਰ ਆਹ ਵਿਚਾਰ ਜਿਵੇਂ ਵੀ ਇਹ ਪ੍ਰਸੰਗ ਆਇਆ ਹੈ ਉਹ ਆਪਾਂ ਸੁਣ ਹੀ ਲਿਆ ਹੈ ਇਸ ਦੇ ਸੰਬੰਧ ਵਿੱਚ ਵੀ ਕੀ ਸੱਚ ਹੈ ਕੀ ਝੂਠ ਹੈ ਵੀ ਕੀ ਉਹ ਦੋਵੇਂ ਦੰਤਾਂ ਦੀ ਮਿਝ ਕਰਕੇ ਧਰਤੀ ਮੇਧ ਨਹੀਂ ਬਣੀ ਜਾਂ ਇਸ ਤਰ੍ਹਾਂ ਕੋਈ ਹੋਰ ਤਾਂ ਕਾਰਨ ਕਰਕੇ ਉਂਝ ਜੋ ਗੁਰਬਾਣੀ ਨੂੰ ਪੜ੍ਹੀਏ ਕੀਤਾ ਪਸਾਵੇ ਕੋ ਕਵਾਓ ਤਿਸਤੇ ਹੋਏ ਲੱਕ ਦਰਿਆਓ ਇੱਕ ਵਾਹਿਗੁਰੂ ਨੇ ਕਵਾਓ ਵਚਨ ਕੀਤਾ ਜਾਂ ਪੁਰਨਾ ਕੀਤਾ ਉਸ ਤੋਂ ਸੰਸਾਰ ਰੂਪ ਲੱਖਾਂ ਦਰਿਆ ਹੋ ਗਏ ਯਾਨੀ ਉਹ ਵਾਹਿਗੁਰੂ ਦੇ ਫੁਰਨੇ ਨਾਲ ਹੀ ਸਾਰਾ ਕੁਛ ਹੋਇਆ ਬਾਕੀ ਜਾਂ ਕਰਤਾ ਸੇਟੀ ਕੋ ਜਜੇ ਆਪੇ ਜਾਣਾ ਸੋਈ ਇਹ ਵੀ ਬਾਗਲੇ ਦੇ ਵੀ ਉਹ ਕਰਤਾ ਵਾਹਿਗੁਰੂ ਜਿਵੇਂ ਸ੍ਰਿਸ਼ਟੀ ਨੂੰ ਬਣਾਉਂਦਾ ਉਹ ਅਸਲ ਰੂਪ ਦੇ ਵਿੱਚ ਵਿੱਚ ਹੀ ਆਪ ਹੀ ਜਾਣਦਾ ਹੈ ਬਾਕੀ ਤਾਂ ਡੋਡੀਆਂ ਦੀ ਕਪੋਲ ਕਲਪਨਾ ਅਟਕਲ ਪੱਚੂ ਹੈ ਕੋਈ ਕਿਵੇਂ ਕਹੀ ਜਾਂਦਾ ਕਿਉਂਕਿ ਜਦੋਂ ਇਸ ਸ੍ਰਿਸ਼ਟੀ ਨੂੰ ਹੋਂਦ ਵਿੱਚ ਲਿਆਂਦਾ ਉਦੋਂ ਪਹਿਲਾਂ ਤਾਂ ਕੋਈ ਹੈ ਨਹੀਂ ਸੀ ਇਸ ਕਰਕੇ ਜਦੋਂ ਕੋਈ ਹੈ ਹੀ ਨਹੀਂ ਸੀ ਫਿਰ ਕੋਈ ਯਥਾਰਥ ਕਿਵੇਂ ਕਹਿ ਦੇਵੇਗਾ ਉਂਝ ਅੰਦਾਜ਼ੇ ਨਾਲ ਜਿਵੇਂ ਕਹਿ ਦਿੰਦੇ ਨਾ ਵੀ ਅਨੁਮਾਨ ਹੈ ਵੀ ਹਾਂ 24 ਘੰਟਿਆਂ ਦੇ ਅੰਦਰ ਅੰਦਰ ਕਿਤੇ ਕਿਤੇ ਛਿੱਟੇ ਪੈਣਗੇ ਕਿਤੇ ਕਿਤੇ ਬਾਰਿਸ਼ ਹੋਊਗੀ ਕਿਤੇ ਆਹ ਹੋਊਗਾ ਅਨੁਮਾਨ ਹੈ ਅਨੁਮਾਨ ਸੱਚਾ ਵੀ ਹੋ ਸਕਦਾ ਝੂਠਾ ਵੀ ਹੋ ਸਕਦਾ ਹੈ ਕਈ ਵਾਰੀ ਫਿਰ ਅੱਗੇ ਸਵਾਲ ਕਰਨ ਦੇ ਵੀ ਤੁਸੀਂ ਕਿਹਾ ਸੀ ਵੀ ਭੂਲੇ ਧਾਰ ਬਾਰਿਸ਼ ਪਊਗੀ ਜੀ ਇੱਥੇ ਤਾਂ ਭੂਰੀ ਕਣੀ ਨਹੀਂ ਡਿੱਗੀ ਹੈ ਮੈਂ ਕਿਉਂ ਝੂਠ ਬੋਲੀ ਜਾਂਦੇ ਉਹ ਕਹਿੰਦੇ ਅਸੀਂ ਅਨੁਮਾਨ ਕਿਹਾ ਸੀ ਉਹ ਤਾਂ ਨਹੀਂ ਕਿਹਾ ਸੀ ਵੀ ਬਿਲਕੁਲ ਹੀ ਭੂਲੇ ਧਾਰ ਬਾਰਿਸ਼ ਹੋਈ ਅਨੁਮਾਨ ਸੱਚਾ ਵੀ ਹੋ ਸਕਦਾ ਝੂਠਾ ਵੀ ਹੋ ਸਕਦਾ ਐਵੇਂ ਇਹਨਾਂ ਦੇ ਅਨੁਮਾਨ ਅਟਕਲ ਪੱਚੂ ਨੇ ਵੀ ਹਾਂ ਜੀ ਇਹ ਦੋ ਦੈਂਤਾਂ ਦੀ ਉਹ ਮਿੱਝ ਨਿਕਲੀ ਮੱਥੇ ਚੋਂ ਉਹਦੇ ਕਰਕੇ ਧਰਤੀ ਫਿਰ ਬਣ ਗਈ ਉਹਦਾ ਨਾਮ ਮੇਦਨੀ ਵੀ ਕਿਹਾ ਇਹ ਤਾਂ ਜਿਹੜੇ ਕਹਿਣ ਵਾਲੇ ਕਥਨ ਕਰਨ ਵਾਲੇ ਉਹ ਹੀ ਜਾਣ ਗੁਰਬਾਣੀ ਵੀ ਜਿਵੇਂ ਲਿਖਿਆ ਉਹਦੇ 'ਤੇ ਸਾਨੂੰ ਸ਼ਰਧਾ ਕਰਨੀ ਚਾਹੀਦੀ ਹੈ ਗੁਰਬਾਣੀ ਵਿੱਚ ਤਾਂ ਵੀ ਇਹੀ ਹੈ ਜਾਂ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣਾ ਸੋਈ ਜਦੋਂ ਸ੍ਰਿਸ਼ਟੀ ਨੂੰ ਸਾਜਦਾ ਵਾਹਿਗੁਰੂ ਆਪ ਹੀ ਜਾਣਦਾ ਕਿ ਉਹ ਬਾਕੀ ਜਿਵੇਂ ਇਹ ਅਡੋ ਅਡੀ ਖਿਆਲ ਆ ਉਹਨਾਂ ਨੂੰ ਵੀ ਗੁਰਬਾਣੀ ਵਿੱਚ ਪੰਜ ਤੱਤ ਕੋ ਤਰਨ ਚੋ ਜਾਨੋ ਚਤੁਰ ਸੁਜਾਨ ਕਿਤੇ ਉਹ ਭਗਤ ਨਾਮਦੇਵ ਜੀ ਨੇ ਅਡੋ ਅਡੀ ਸ੍ਰਿਸ਼ਟੀ ਦੇ ਕਾਰਨ ਕਿਤੇ ਪਹਿਲ ਪੁਰੀਏ ਪੁੰਡਰਕ ਬਣਾ ਤਾ ਚੇ ਹੰਸਾ ਸਗਲੇ ਜਨਾ ਇਸੇ ਤਰ੍ਹਾਂ ਕ੍ਰਿਸ਼ਨਾ ਤੇ ਜਾਨੋ ਅਸ ਗਾ ਅਸ ਉਸ ਗਾ ਹਰ ਕਾ ਬਾਗਰਾ ਨਾਚਿਆ ਸਿੰਧੀ ਮੈਂ ਸਾਗਰਾ ਨਾਚਨ ਤੀ ਕੋ ਕੋਈ ਚੰਨਾ ਨਈਆ ਤੇ ਬੈਰੇ ਕੰਨਾ ਇਹ ਪੁਰਾਣ ਮਤ ਵਿਦਾਂਤ ਮਤ ਸਾਖ ਮਤ ਇਹ ਸਾਰੇ ਭਗਤ ਨਾਮ ਜੀ ਦੇ ਜਿਹੜੇ ਸ੍ਰਿਸ਼ਟੀ ਦੇ ਸੰਬੰਧ ਵਿੱਚ ਉਹ ਇਹਦੇ ਵਿੱਚ ਵਰਣਨ ਕੀਤੇ ਹੈ। ਇਉਂ ਜੇ ਸਿੱਧਾ ਕਹਿਤਾ ਵੀ ਪਰਮੇਸ਼ੁਰ ਪ੍ਰੇਰਿਤ ਬਗੈਰ ਹੋਰ ਕੌਣ ਹੈ, ਭਾਵੇਂ ਕਿਵੇਂ ਸ੍ਰਿਸ਼ਟੀ ਹੋਣੀ ਹੈ ਸਾਰਿਆਂ ਵਿੱਚ ਉਹੀ ਭਾਵੇਂ ਇਸਤਰੀ ਆ ਭਾਵੇਂ ਪੁਰਸ਼ ਆ ਉਹਦੇ ਵਿੱਚ ਉਹ ਬੈਠਾ ਹੋਇਆ ਹੈ। ਇਸ ਤਰ੍ਹਾਂ ਜਿਵੇਂ ਇੱਥੇ ਪ੍ਰਸੰਗ ਆਪਾਂ ਸੁਣਿਆ ਲਾਹਾ ਲਿਆ ਸਮਾਂ ਸਫ਼ਰ ਕੀਤਾ ਹੈ, ਹੁਣ ਇੱਥੇ ਸਮਾਪਤੀ ਕਰੀਏ ਅਰਦਾਸ ਵੀ ਜੁੜੀਏ ਜੀ। ਭੋ ਸੰਗਤ ਇਤਿਹਾਸ ਵਿਸਾਲਾ ਸੁਨਤ ਪਠਤ ਅਗ ਨਾ ਸਹਜਾਲਾ ਇਮ ਸ੍ਰੀ ਅਮਰਦਾਸ ਮੁਖ ਗਾਇਓ ਦਿਵਸ ਤੀਸਰੋ ਤਹਾਂ ਬਿਤਾਇਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।